ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਚੌਪਈ ਬਾਨੀ ਮੰਗਲ ਨਾਥ ਅਲਾਈ ਗੋਰਖਨਾਥ ਸੁਨਹੋ ਸਿੱਧ ਰਾਈ ਨਾਨਕ ਕੋ ਦੀਨ ਉਪਦੇਸ਼ਾ ਤੁਮਰੋ ਭਲੋ ਲਿਓ ਹੈ ਬੇਸਾ ਬਾਨੀ ਮੰਗਲ ਨਾਥ ਅਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਬੇਨਤੀ ਬਿੰਦ ਕਿਰਪਾ ਨਾਲ ਬਖਸ਼ਿਸ਼ ਦੇ ਰਹਿਮਤ ਨਾਲ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਚਵਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦਾ ਪਾਠ ਹੋਇਆ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ, ਆਪਾਂ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਹਾਂ। ਸਿੱਧਾਂ ਨਾਥਾਂ ਨਾਲ ਸਮੇਰ ਪ੍ਰਵਤ ਪਹੁੰਚ ਕੇ ਜਿਵੇਂ ਆਪ ਜੀ ਦਾ ਵਿਚਾਰ ਵਟਾਂਦਰਾ ਹੋਇਆ, ਵਿਚਾਰ ਗਿਆਨ ਚਰਚਾ ਹੋਈ, ਪ੍ਰਸ਼ਨ ਉੱਤਰ ਹੋਏ, ਉਹ ਕਈ ਰੋਜ਼ ਤੋਂ ਪ੍ਰਸੰਗ ਚੱਲਿਆ ਹੋਇਆ ਸੀ। ਕੱਲ੍ਹ ਦੇ ਇਤਿਹਾਸ ਵਿੱਚ ਵੀ ਆਪਾਂ ਇਹ ਵੀ ਪ੍ਰਸੰਗ ਸਰਵਣ ਕੀਤਾ ਹੈ, ਜਿਸ ਤਰ੍ਹਾਂ ਜਿਹੜਾ ਗੋਰਖਨਾਥ ਹੈ ਇਸਨੇ ਵੀ ਚਲੋ ਗਿਆਨ ਨਾਲ ਤਾਂ ਗੁਰੂ ਮਹਾਰਾਜ ਜੀ ਯਥਾਰਥ ਸੂਤਰ ਦੇ ਕੇ ਸਾਡੇ ਪੰਥ ਵਿੱਚ ਨਹੀਂ ਆਉਂਦੇ। ਮਨ ਵਿੱਚ ਵਿਚਾਰ ਆਇਆ ਵੀ ਇਹਨਾਂ ਨੂੰ ਪੁੱਤੀ ਦਿਖਾ ਕੇ, ਹੀਰੇ ਰਤਨ ਜਵਾਹਰ ਮਾਣਕ ਦਿਖਾ ਕੇ ਲਵਾਏ ਮਾਨ ਕਰ ਲਈਏ, ਸ਼ਾਇਦ ਇਸ ਤਰ੍ਹਾਂ ਹੀ ਇਹ ਲਵਾਏ ਮਾਨ ਹੋ ਕੇ ਸਾਡੇ ਪੰਥ ਵਿੱਚ ਆ ਜਾਣ, ਗ੍ਰਹਿ ਕਰ ਲੈਣ। ਇਸ ਤਰ੍ਹਾਂ ਦਾ ਖਿਆਲ ਜਿਹਾ ਕਰਕੇ ਗੋਰਖ ਨਾਥ ਨੇ ਕਿਹਾ ਜੀ ਆਹ ਲੱਖ ਉੱਪਰ ਸਾਹਮਣੇ ਮਾਨ ਸਰੋਵਰ ਹੈ, ਤਾਲ ਹੈ, ਇਹਦੇ ਵਿੱਚੋਂ ਪਾਣੀ ਭਰ ਕੇ ਲੈ ਆਓ ਜੀ। ਗੁਰੂ ਮਹਾਰਾਜ ਜੀ ਉਹ ਖੱਪਰ ਜਿਹਾ ਲੈ ਕੇ ਚਲੇ ਗਏ ਅਤੇ ਇਹਨੇ ਆਪਣੀ ਭੂਤੀ ਜੀ ਦਿਖਾਈ ਸਿੱਧੇ ਦੇ ਬਲ ਨਾਲ, ਉੱਥੇ ਪਾਣੀ ਹੈ ਨਹੀਂ ਹੈ, ਬਹੁਤ ਰਤਨ ਹੈ, ਲਾਲ ਹੈ, ਜਵਾਹਰ ਹੈ, ਹੀਰੇ ਹਨ। ਉਹ ਗੁਰੂ ਮਹਾਰਾਜ ਜਾਣ ਗਏ ਵੀ ਗੋਰਖ ਨਾਲ ਛਲ ਫਰੇਬ ਕਰਦਾ, ਜਾਦੂਗਰ ਬਣਾ ਦਿਖਾਉਂਦਾ ਆਪਣਾ ਤਮਾਸ਼ਾ ਜਾਂ ਜਾਦੂਗਰ ਕੁਝ ਨਾ ਕੁਝ ਕਰਕੇ ਦਿਖਾ ਦਿੰਦੇ ਨੇ ਅੱਖਾਂ ਜੀਆਂ ਬੰਨ ਕੇ। ਹੋਇਆ ਜਾਣ ਕੇ ਮਹਾਰਾਜ ਵਾਪਸ ਆ ਗਏ, ਕਹਿੰਦੇ ਵੀ ਆਪਣਾ ਕੱਪੜ ਜਿਹਾ ਸੰਭਾਲ ਲਾ, ਉੱਥੇ ਪਾਣੀ ਹੈ ਨਹੀਂ ਤਲਾਅ ਦੇ ਮਾਨ ਸਰੋਵਰ ਤੇ। ਇਹ ਨੇੜੇ ਹੋ ਕੇ ਬੈਠ ਗਏ। ਫਿਰ ਇਸਨੇ ਕਿਹਾ ਕਿ ਮਹਾਰਾਜ ਤੁਸੀਂ ਸਾਡੇ ਪੰਥ ਵਿੱਚ ਆ ਜਾਓ, ਸਾਰਿਆਂ ਸਿੱਧਾਂ ਦੇ ਮੁਖੀ ਬਣ ਜਾਓਗੇ। ਇਸੇ ਤਰ੍ਹਾਂ ਜਿਹੜੇ ਕੋਈ ਯੋਗ ਦੇ ਚਿੰਨ੍ਹ ਹੈ ਉਹ ਤੁਸੀਂ ਗ੍ਰਹਿਣ ਕਰ ਲਓ, ਕੰਜੇ ਪੜਾ ਕੇ ਮੁੰਦਾ ਪਹਿਨ ਲਓ, ਹੱਥ ਵਿੱਚ ਝੋਲੀ ਲੈ ਲਓ, ਸਰੀਰ 'ਤੇ ਸਵਾਹ ਮੜ ਲਓ। ਇਸੇ ਤਰ੍ਹਾਂ ਕਫਨੀ ਜੀ ਜੇ ਜੀ ਕਰੇ ਠੰਡ ਦੇ ਸਮੇਂ ਪਾ ਕੇ ਸਰੀਰ 'ਤੇ ਹੰਢਾ ਲਿਆ ਕਰੋ, ਜਾਂ ਸਿੱਧਾਂ ਵਿੱਚ ਆ ਜਾਓ, ਜਿੱਥੇ ਕਿੱਥੇ ਹੈ ਇਹਨਾਂ ਦਾ ਭੰਡਾਰਾ ਛਕੋ। ਹਰਨ ਦਾ ਸਿੰਘ ਜਿਹਾ ਲੈ ਕੇ ਮੂੰਹ ਨਾਲ ਫੂਕ ਜੀ ਮਾਰ ਕੇ ਨੂੰ ਵਜਾਇਆ ਕਰੋ। ਕੁੱਤੇ ਬਿੱਲੇ ਤੋਂ ਬਚਾਅ ਵਾਸਤੇ ਹੱਥ ਵਿੱਚ ਡੰਡਾ ਜਿਹਾ ਫੜ ਲਓ। ਇਸ ਤਰ੍ਹਾਂ ਮਹਾਨ ਸ਼ਕਤੀਆਂ ਪਾ ਕੇ ਸਾਰੇ ਸੰਸਾਰ ਨੂੰ ਫਤਿਹ ਕਰ ਲਓ। ਜੇ ਕੋਈ ਸਿੱਧ ਨਾਲ ਮਿਲਦਾ ਹੈ ਸਭ ਨੂੰ ਅੱਗੋਂ ਆਖੋ ਆਦੇਸ਼ ਹੋਵੇ, ਆਦੇਸ਼ ਹੋਵੇ। ਇਸ ਤਰ੍ਹਾਂ ਸਾਰੇ ਜਿਹੜੇ ਨਾਥ ਹੈ ਉਹਨਾਂ ਦੇ ਸਾਰਿਆਂ ਦੇ ਤੁਸੀਂ ਵੱਡੇ ਮਾਲਕ ਹੋ ਕੇ ਬੈਠੋ ਜੀ। ਗੁਰੂ ਮਹਾਰਾਜ ਕਹਿੰਦੇ ਵੀ ਇਹ ਤਾਂ ਅੰਤਰੀ ਰੂਪ ਵਿੱਚ ਸਾਰੇ ਯੋਗ ਦੇ ਚਿੰਨ੍ਹ ਅਸੀਂ ਪਹਿਨੇ ਹੋਏ ਹੈ, ਮੁੰਦਰਾ ਵੀ ਪਾਈ ਹੈ, ਭਾਂਡਾ ਪੱਤਰ ਵੀ ਹੈਗਾ, ਝੋਲੀ ਵੀ ਹੈ, ਸਵਾਹ ਵੀ ਮੜੀ ਹੈ, ਕਫਨੀ ਵੀ ਪਾਈ ਹੋਈ ਹੈ, ਡੰਡਾ ਵੀ ਹੈਗਾ ਹੈ। ਇਹ ਦੱਸਿਆ ਵੀ ਜਿਹੜਾ ਸੰਤੋਖ ਧਾਰਿਆ ਹੈ ਮਨ ਦੇ ਅੰਦਰ, ਇਹ ਮਨ ਯੋਗੀ ਹੈ। ਇਹਦੇ ਜਿਹੜੇ ਸੰਕਲਪ ਕੇ ਵਿਕਲਪ ਜੋ ਕੰਨ ਹੈ ਗੁਰੂ ਦੀ ਵਿਚਾਰ ਰੂਪ ਸ਼ੁਰੂ ਦੇ ਨਾਲ, ਇਹ ਸੰਕਲਪ ਕਲਮ ਇਹਨਾਂ ਨੂੰ ਕੰਨਾਂ ਨੂੰ ਪਾੜ ਕੇ ਇਹਦੇ ਸੰਤੋਖ ਦੀ ਮੁੰਦਰਾ ਪਾਈਏ, ਭਾਵ ਮਨ ਦੇ ਅੰਦਰ ਸੰਤੋਖ ਧਾਰਿਆ ਇਹ ਮੁੰਦਰਾ ਪਹਿਨੀ ਹੈ। ਇਹ ਵਿਚਾਰ ਰੂਪੀ ਵਿਰਾਗ ਰੂਪੀ ਪੱਤਰ ਲਿਆ ਜਾਂ ਸ਼ਰਮ ਜਿਹੜਾ ਮਾੜੇ ਪਾਸੇ ਤੋਂ ਸ਼ਰਮ ਕਰਨੀ ਹੈ ਇਹੀ ਪੱਤਰ ਲਿਆ, ਵਿਕਾਰਾਂ ਵੱਲੋਂ ਸ਼ਰਮ ਰੱਖਣੀ ਹੈ ਇਹੀ ਪੱਤਰ ਲਿਆ ਹੈ, ਜਾਂ ਵਿਰਾਗ ਰੂਪੀ ਪੱਤਰ ਲਿਆ ਸ਼ਰਧਾ ਦੀ ਥੋੜ੍ਹੀ ਹੈ ਅਤੇ ਧਿਆਨ ਦੀ ਭੂਤ ਲਾਉਣਾ ਕੀਤੀ ਹੋਈ ਹੈ, ਦੇਹ ਨੂੰ ਜਿਹੜਾ ਕਾਲ ਤੋਂ ਅਸੰਗ ਕਰਕੇ ਰੱਖਿਆ ਹੋਇਆ, ਖਫਨੀ ਪਹਿਨੀ ਹੈ, ਜਿਹੜਾ ਗੁਰੂ ਦੀ ਜੁਗਤੀ ਉੱਪਰ ਯਕੀਨ ਕੀਤਾ ਹੈ, ਬਤੀਤ ਕੀਤੀ ਇਹੀ ਡੰਡਾ ਪਕੜਿਆ ਹੈ, ਸਾਰਿਆਂ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਆਈ ਹੋਈ ਸਮਝੀ ਇਹੀ ਆਈ ਪੰਥ ਹੈ, ਸਾਰੇ ਜਿਹੜੇ ਸਿਮਰਨ ਕਰਨ ਵਾਲੇ ਸਾਧੂ ਸੰਤ ਹੈ ਜੋ ਵਾਹਿਗੁਰੂ ਪਰਮੇਸ਼ਰ ਸਾਰੇ ਵਿਆਪਕ ਕਹਿੰਦੇ ਹੈ, ਐਸੇ ਜਿਹੜੇ ਵਿਆਪਕ ਕਹਿਣ ਵਾਲੇ ਸੰਤ ਹੈ ਉਹੀ ਸਾਡੀ ਜਮਾਤ ਹੈ। ਮਨ ਨੂੰ ਜਿੱਤਣ ਕਰਕੇ ਸੰਸਾਰ ਨੂੰ ਜਿੱਤ ਲਿਆ ਹੋਇਆ ਹੈ, ਉਹ ਜਿਹੜਾ ਆਦਿ ਈਸ਼ਵਰ ਹੈ ਸਭ ਤੋਂ ਪਹਿਲਾ ਪਰਮੇਸ਼ਰ ਉਸਨੂੰ ਨਮਸਕਾਰ ਹੈ, ਜੋ ਸਾਰੇ ਸੰਸਾਰ ਦੀ ਆਦ ਹੈ, ਨੀਲਾਰ ਗਿਣਤੀਆਂ ਤੋਂ ਰਹਿਤ, ਆਦ ਤੋਂ ਰਹਿਤ ਅਨਾਦੀ ਸਰੂਪ ਹੈ ਅਤੇ ਨਾਸ ਤੋਂ ਰਹਿਤ ਜੁਗਾਂ ਜੁਗਾਂ ਦੇ ਵਿੱਚ ਇੱਕੋ ਸਰੂਪ ਹੈ। ਗਿਆਨ ਰੂਪੀ ਬਹੁਤ ਚੂਰਮਾ ਛਕਿਆ, ਦਇਆ ਰੂਪੀ ਭੰਡਾਰ ਬਣਾਈ ਹੈ, ਘਟਾਂ ਘਟਾਂ ਵਿੱਚ ਜਿਹੜਾ ਉਹ ਵਾਹਿਗੁਰੂ ਦਾ ਸਤਨਾਮ ਦਾ ਵਾਜਾ ਵੱਜ ਰਿਹਾ, ਇਹ ਸੰਖ ਵੱਜ ਰਿਹਾ ਹੈ। ਆਪ ਜਿਹੜਾ ਸਾਰਿਆਂ ਦਾ ਮਾਲਕ ਹੈ, ਉਸਦੇ ਸਾਰੀ ਜਗ੍ਹਾ ਦੀ ਸ੍ਰਿਸ਼ਟੀ ਅਧੀਨ ਕੀਤੀ ਹੋਈ ਹੈ। ਸਿੱਧੀਆਂ ਸਿੱਧੀਆਂ ਦਾ ਹੋਰਨਾਂ ਨੂੰ ਸਵਾਦ ਹੁੰਦਾ ਹੈ, ਗਿਆਨੀਆਂ ਨੂੰ। ਜਿਹੜਾ ਕੋਈ ਚੰਗਾ ਸੰਯੋਗ ਕਰਮ ਹੈ, ਰੱਸਾ ਲਿਆਉਣ ਵਾਲਾ ਹੈ, ਜਿਹੜਾ ਵਿਯੋਗ ਹੈ ਇਹ ਵਰਤਾਉਣ ਵਾਲਾ ਹੈ, ਇਹ ਦੋਵੇਂ ਕਾਰ ਚਲਾਉਂਦੇ ਨੇ ਰਲ ਮਿਲ ਕੇ ਸੰਯੋਗ ਵਿਯੋਗ ਰੂਪ। ਜਿਹੋ ਜਿਹਾ ਕੋਈ ਲੇਖ ਲਿਖਿਆ ਹੋਏ ਜਾਂ ਸਭ ਨੂੰ ਕਹਿੰਦੇ ਉਹ ਪਾਤਸ਼ਾਹ ਦੇ ਮਿਲ ਰਹੇ ਹੈ, ਹਿੱਸੇ ਮਿਲ ਰਹੇ ਹੈ। ਇਸ ਤਰ੍ਹਾਂ ਆਪ ਜੀ ਨੇ ਅੰਤਰੀਵ ਰੂਪ ਜਿਹੜੇ ਯੋਗ ਦੇ ਚਿੰਨ੍ਹ ਹੈ ਦੱਸ ਕੇ ਗੋਰਖ ਨਾਥ ਦੀ ਤਸੱਲੀ ਕਰਾ ਦਿੱਤੀ। ਫਿਰ ਪੁੱਛਣ ਲੱਗਿਆ ਵੀ ਤੁਸੀਂ ਕਿਸ ਕਾਰਨ ਕਰਕੇ ਸਾਂ 'ਤੇ ਚੱਲ ਗਏ, ਕਿਹੜਾ ਮਨ ਦਾ ਫੁਰਨਾ ਲੈ ਕੇ ਆ, ਉਹ ਮੈਨੂੰ ਦੱਸੋ, ਮੈਂ ਪੂਰਾ ਕਰ ਦਿੰਦਾ। ਗੁਰੂ ਮਹਾਰਾਜ ਕਹਿੰਦੇ ਵੀ ਸਾਡੇ ਮਨ ਦੇ ਪਨੋਰਥ ਵਾਹਿਗੁਰੂ ਨੇ ਪਹਿਲਾਂ ਹੀ ਪੂਰੇ ਕੀਤੇ ਆ। ਅਤੇ ਸਿੱਖਿਆ ਲੈਣ ਦੀ ਗੱਲ ਤਾਂ ਕੀ ਹੈ ਵੀ ਜੇ ਤੂੰ ਕੋਈ ਗੁਰਮੰਤਰ ਲੈਣਾ ਤਾਂ ਸਾਥੋਂ ਲੈ ਲੈ, ਜੋ ਚਿਹਨਾ ਉਹ ਵੀ ਤੈਨੂੰ ਮਨ ਵਿੱਚ ਹੈ ਖੁੱਲ੍ਹ, ਅਤੇ ਉਹ ਵੀ ਤੇਰਾ ਪੂਰਾ ਕਰ ਦੇਣੇ। ਜੋ ਮੰਗੇਗਾ ਕਰਤਾਰ ਕੋਲੋਂ ਤੈਨੂੰ ਦਵਾ ਦੇਵਾਂਗੇ। ਉਹ ਸੁਣ ਕੇ ਫਿਰ ਗੋਰਖਨਾਥ ਚੁੱਪ ਦਾਪ ਹੋ ਗਿਆ ਸੀ। ਜਿਸ ਤਰ੍ਹਾਂ ਫਿਰ ਜਿਹੜਾ ਮੰਗਣ ਨਾਲ ਸਭ ਤੋਂ ਮਹਾਨ ਸੀ ਅਵਸਥਾ ਉੱਪਰ ਕਰਕੇ, ਇਹ ਥੋੜ੍ਹਾ ਜਿਹਾ ਮਖੌਲ ਜਿਹਾ ਕਰਕੇ ਗੋਰਖਨਾਥ ਨੂੰ ਬੋਲਿਆ ਚੱਲਿਆ ਸੀ। ਅਤੇ ਗੋਰਖਨਾਥ ਨੇ ਜਿਵੇਂ ਮੰਗਣ ਨਾਥ ਨੂੰ ਕੋਈ ਬਚਨ ਬਿਲਾਸ ਕਹੇ ਸੀ, ਉਹ ਪ੍ਰਸੰਗ ਆ ਰਿਹਾ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਬਾਣੀ ਮੰਗਲ ਨਾਥ ਅਲਾਈ। ਜਦੋਂ ਗੋਰਖਨਾਥ ਨੇ ਪਰ ਕਰਕੇ ਚੁੱਪ ਕਰ ਗਿਆ ਹੈ, ਉਸ ਵੇਲੇ ਜਿਹੜਾ ਮੰਗਲ ਨਾਥ ਹੈ ਉਸਨੇ ਗੋਰਖਨਾਥ ਨੂੰ ਬਚਨ ਕਿਹਾ ਹੈ। ਗੋਰਖਨਾਥ ਸੁਨਹੋ ਸਿੱਧ ਰਾਈ। ਇਹ ਸਾਰੇ 84 ਸਿੱਧਾਂ ਦੇ ਰਾਜਾ ਰੂਪ ਗੋਰਖਨਾਥ ਗੁਰੂ ਜੀ ਸੁਣੋ। ਨਾਨਕ ਕੋ ਦੀਨੋ ਉਪਦੇਸ਼ਾ। ਗੁਰੂ ਨਾਨਕ ਸਾਹਿਬ, ਇਹਨਾਂ ਨੂੰ ਤੁਸੀਂ ਆਪਣਾ ਉਪਦੇਸ਼ ਦੇ ਦਿੱਤਾ ਹੈ। ਤੁਮਰੋ ਭਾਲੋ ਲਇਓ ਹੈ ਬੇਸਾ। ਜਿਹੜਾ ਕੋਈ ਭੇਖ ਹੈ ਇਹਨਾਂ ਨੇ ਚੰਗੀ ਤਰ੍ਹਾਂ ਲੈ ਲਿਆ, ਧਾਰਨ ਕਰ ਲਿਆ ਹੈ। ਗੋਰਖ ਭਾਖ ਹੈ ਪਰਖੋਂ ਤਾਹੀ। ਗੋਰਖਨਾਥ ਨੇ ਕਿਹਾ ਵੀ ਮੰਗਣ ਨਾਥ ਸਾਹਿਬ, ਮੈਂ ਤਾਂ ਗੁਰੂ ਨਾਨਕ ਸਾਹਿਬ ਤਪੇ ਨੂੰ ਪਰਖ ਕਰ ਰਿਹਾ ਸੀ। ਘਟ ਛੂਛਾ ਕੈ ਪੂਰੋ ਆਹੀ। ਇਹਨਾਂ ਦਾ ਜਿਹੜਾ ਹਿਰਦਾ ਹੈ ਪੂਰਾ ਹੈ ਕਿ ਖਾਲੀ ਹੈ, ਪਾਹਨ ਪੂਰੇ ਭਾਂਡੇ ਹੈ ਜਾਂ ਕਿ ਖਾਲੀ ਹੈ, ਰੋਲੀ ਪਾਉਣ ਵਾਲੇ ਗਏ ਹਨ, ਗਿਆਨ ਦੀਆਂ ਗੱਲਾਂ ਕਰਨ ਵਾਲੇ ਹਨ। ਤੁਮਰੋ ਸੱਤ ਬਚਨ ਮੈਂ ਜਾਣਾ। ਬਾਕੀ ਵੀ ਮੰਗਣ ਲਾਖਾ, ਤੇਰਾ ਜਿਹੜਾ ਬਚਨ ਕਿਹਾ ਨੂੰ ਮੈਂ ਬਿਲਕੁਲ ਸੋਲਾਂ ਨੇ ਸੱਤ ਕਰਕੇ ਜਾਣਿਆ ਹੈ। ਜਸ ਉਚਰਿਓ ਤੈਸਾ ਪਹਿਚਾਨਾ। ਇਸ ਤਰ੍ਹਾਂ ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਬਚਨ ਕਰਕੇ ਆਇਆ ਸੀ, ਮੈਨੂੰ ਦੱਸਿਆ ਸੀ, ਉਹ ਜੇ ਮੈਂ ਜਾਣ ਪਛਾਣ ਲਿਆ ਹੈ। ਪੂਰਨ ਪੁਰਖ ਗਿਆਨ ਘਨ ਰੂਪਾ। ਮੰਗਣ ਨਾਥ, ਗੁਰੂ ਨਾਨਕ ਸਾਹਿਬ ਤਾਂ ਪੂਰਨ ਪੁਰਖ ਹੈ, ਅਕਾਲ ਪੁਰਖ ਹੈ, ਤੇ ਗਿਆਨ ਦੇ ਬਦਲ ਰੂਪ ਹੈ ਜਾਂ ਇੱਕ ਰਸ ਗਿਆਨ ਸਰੂਪ ਹੀ ਹਨ। ਰਹਿਤ ਕਹਿਤ ਕੇ ਸਹਿਤ ਅਨੂਪਾ। ਇਹ ਰਹਿਣੀ ਕਹਿਣੀ ਦੇ ਸਮੇਤ ਹੈ ਬੜੇ ਅਨੂਪ, ਇਹ ਨੀ ਵੀ ਨਿਰੀ ਕਹਿਣੀ ਕਹਿਣੀ ਹੈ, ਰਹਿਣੀ ਕੋਈ ਨੀ ਹੈ। ਆਮ ਕਹਿਣੀ ਬਹੁਤ ਹੁੰਦੀ, ਕਹਿਤ ਬਹੁਤ ਕਹਿੰਦੇ ਨੇ, ਤੇ ਉਹਦੇ ਵਿੱਚ ਰਹਿੰਦੇ ਨਹੀਂ ਹੁੰਦੇ, ਆਪ ਉਹਨਾਂ ਸੂਲਾਂ ਵਿੱਚ ਨਹੀਂ ਚੱਲਦੇ ਹੁੰਦੇ। ਦੂਜਿਆਂ ਨੂੰ ਬਹੁਤ ਕਹਿੰਦੇ, ਪਰ ਇਹ ਬਈ ਗੁਰੂ ਮਹਾਰਾਜ ਤਾਂ ਰਹਿਣੀ ਕਹਿਣ ਦੇ ਪੂਰੇ ਸਹਿਤ ਹੈ, ਬੜੇ ਅਨੂਪ ਸੋਹਣੇ। ਸ੍ਰੀ ਨਾਨਕ ਚਰਚਾ ਕਰ ਐਸੇ। ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਿੱਧਾ ਨਾਥਾਂ ਨੇ ਉਹ ਗਿਆਨ ਚਰਚਾ ਕਰਕੇ ਕੇਤਿਕ ਕਾਲ ਰਹੇ ਤਾਂ ਵੈਸੇ, ਉਸ ਤੋਂ ਬਾਅਦ ਕੁਝ ਸਮਾਂ ਗੁਰੂ ਮਹਾਰਾਜ ਹੋਰ ਇੱਥੇ ਬੈਠੇ ਰਹੇ। ਦੋਹਰਾ ਮਰਦਾਨਾ ਬੂਝਤ ਪਇਓ। ਉਸ ਵੇਲੇ ਭਾਈ ਮਰਦਾਨਾ ਜੀ ਪੁੱਛਣ ਲੱਗ ਪਏ ਹਨ, ਅਗਰਜ ਚੱਲੋ ਕਿ ਨਾ। ਗੁਰੂ ਨਾਨਕ ਸਾਹਿਬ ਜੀ, ਇਹ ਜਿਹੜਾ ਸੁਮੇਰ ਪਰਬਤ ਹੈ, ਇਸ ਤੋਂ ਅੱਗੇ ਚੱਲੋਗੇ, ਅਥਵਾ ਨਹੀਂ ਚੱਲੋਗੇ ਨਹੀਂ ਜਾਓਗੇ। ਆਨ ਸਥਾਨ ਬਿਲੋਕੀਏ, ਹਾਂ ਮੇਰੀ ਤਾਂ ਖਾਹਿਸ਼ ਹੈ ਵੀ ਇਸੇ ਮੇਰ ਪਰਬਤ ਤੋਂ ਬਗੈਰ ਜਿਹੜੇ ਹੋਰ ਅਸਥਾਨ ਹੈ ਉਹ ਵੀ ਵੇਖ ਲਈਏ। ਜੇ ਰਾਵਰ ਉਰ ਚਾਹੇ, ਜੇਕਰ ਆਪ ਜੀ ਦੇ ਹਿਰਦੇ ਵਿੱਚ ਚਾਹ ਨਾ ਹੋਵੇ ਹੋਰ ਅਗਲੇ ਅਸਥਾਨਾਂ ਦੀ, ਫਿਰ ਜ਼ਰੂਰ ਦੇਖ ਲਈਏ ਜੀ। ਚੌਪਈ ਸੁਣੀਏ ਸ੍ਰੀ ਅੰਗਦ ਗਤ ਦਾਨ ਦਾਈ। ਭਾਈ ਬਾਲਾ ਜੀ ਕਹਿੰਦੇ, ਹੇ ਮੁਕਤੀ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ, ਆਪ ਸੁਣੀਏ ਗੁਰੂ ਕੀ ਕਥਾ। ਸੁਣ ਗੁਰ ਮੁਝ ਸੋ ਗਿਰਾ ਅਲਾਈ, ਮਰਦਾਨੇ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਮੇਰੇ ਸਾਥੀਓ ਵਚਨ ਕਿਹਾ। ਤੁਮਰੋ ਮਨ ਮੈਂ ਹੈ ਕਿਤ ਬਿਦ ਬਾਲਾ, ਹੇ ਭਾਈ ਬਾਲਾ ਜੀ ਤੇਰੇ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਖਿਆਲ ਹੈ। ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ, ਹੇ ਗੁਰੂ ਅੰਗਦ ਸਾਹਿਬ ਜੀ ਮੈਂ ਉਸ ਵੇਲੇ ਬੋਲਿਆ ਕਿ ਹੇ ਦਿਆਲੂ ਕਿਰਪਾਲੂ ਪ੍ਰਭੂ ਗੁਰੂ ਨਾਨਕ ਸਾਹਿਬ, ਹਾਂ ਰਾਵਰ ਕੇ ਨਿਤ ਅਨੁਸਾਰੀ, ਮਹਾਰਾ ਆਪ ਜੀ ਦੇ ਹਮੇਸ਼ਾ ਆਗਿਆ ਅਨੁਸਾਰੀ ਹਾਂ। ਜਾ ਔਰ ਮੈਂ ਤਿਉ ਕੀ ਜੈਕਾਰੀ, ਮਹਾਰਾਜ ਤੁਹਾਡੇ ਹਿਰਦੇ ਵਿੱਚ ਆ ਰਿਹਾ ਉਸ ਤਰ੍ਹਾਂ ਦਾ ਕੰਮ ਕਰ ਲਈਏ, ਜੇ ਅੱਗੇ ਜਾਣਾ ਅੱਗੇ ਚੱਲ ਪਈਏ, ਜੇ ਇੱਥੋਂ ਵਾਪਸ ਮੁੜ ਤਾਂ ਵਾਪਸ ਮੁੜ ਪਈਏ। ਅਸਬਿਦ ਕਰਤ ਪਰਸ ਪਰ ਬੈਨਾ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮੇਰੇ ਨਾਲ ਆਪੋ ਵਿੱਚ ਹੀ ਬਚਨ ਬਿਲਾਸ ਕਰਦੇ ਕਰਦੇ, ਵੈਸੇ ਤਹਿਮਾ ਪੰਕਜ ਨੈਨਾ, ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਕਵਲ ਵਰਗੇ ਸੋਹਣੇ ਨੇਤਰ ਖਿੜੇ ਹੋਏ ਉਹ ਬੈਠੇ ਹੋਏ ਆ ਫੇਰ ਵੀ, ਪ੍ਰਾਣ ਨਾਥ ਜੋਗੀ ਤਬ ਆਇਓ, ਗੁਰੂ ਮਹਾਰਾਜ ਦੇ ਬੈਠਿਆਂ ਬੈਠਿਆਂ ਜਿਹੜਾ ਪ੍ਰਾਣ ਨਾਥ ਨਾਮ ਦਾ ਜੋਗਾ ਵਿਰਾਸੀ ਇਹ ਚਲੇ ਆਇਆ ਹੈ। ਬੈਠ ਸਮੀਪ ਵਿਦੇਸ਼ ਅਲਾਇਓ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਤਿਕਾਰ ਨਾਲ ਬੈਠ ਕੇ ਆਦੇਸ਼ ਹੋਵੇ ਨਮਸਕਾਰ ਹੋਵੇ ਇਸ ਨੇ ਆਖਿਆ ਹੈ। ਅਸਨ ਬਸਨ ਲੀਜੈ ਜੋ ਚਾਹੀ, ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਜੀ ਜੇ ਕੋਈ ਚੰਗਾ ਵਧੀਆ ਭੋਜਨ ਚਾਹੀਦਾ ਹੋ ਲੈ ਲਈਏ, ਜੇ ਚੰਗਾ ਕੋਈ ਕੱਪੜਾ ਚਾਹੀਦਾ ਉਹ ਵੀ ਲੈ ਲਈਏ। ਸੁਧਾ ਨ ਵਿਆਪੈ ਕਬ ਤਨ ਮਾਹੀ, ਐਸਾ ਭੋਜਨ ਵਾਰਾ ਮੈਂ ਛਕਾਊਂਗਾ ਮੁੜ ਕੇ ਤੁਹਾਡੇ ਸਰੀਰ ਨੂੰ ਕਦੇ ਭੁੱਖ ਨਹੀਂ ਵਿਆਪੇਗੀ ਭੁੱਖ ਨਹੀਂ ਲੱਗੇਗੀ। ਦੋਹਰਾ ਨੰਗੇ ਕਬੈ ਨ ਹੋਵਈ, ਇਸੇ ਤਰ੍ਹਾਂ ਇਹੋ ਜਿਹਾ ਕੱਪੜਾ ਲਾਉਂਗੇ ਮੇਰੇ ਕੋਲੋਂ ਉਹ ਪਹਿਨ ਕੇ ਤੁਸੀਂ ਕਦੇ ਕਹਿੰਦੇ ਬੇਪੜਦੇ ਨੰਗੇ ਨੀ ਹੋਵੋਗੇ। ਪਹਿਰ ਦਕੂਲ ਅਮੋਲ, ਜਿਹੜਾ ਅਮੋਲਕ ਵਸਤਰ ਕੱਪੜਾ ਉਹਨੂੰ ਪਹਿਨ ਕੇ ਪਾ ਕੇ, ਅਸਬਿਦ ਸੁਣ ਕੇ ਬੈਨ ਤੇਹੇ, ਇਸ ਤਰ੍ਹਾਂ ਉਹਨੇ ਜਿਹੜਾ ਇਹ ਪ੍ਰਾਣ ਨਾਥ ਜੋਗੀ ਇਹਦੇ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੋਲੇ ਅਚਲ ਅਤੋਲ, ਜੋ ਅਚਲ ਰੂਪ ਹੈ ਤੇ ਤੋਲਣ ਸ਼ਾਸਤਰ ਪ੍ਰਮਾਣ ਵੱਟਿਆਂ ਰੂਪੀ ਤੋਲੇ ਨਹੀਂ ਜਾਂਦੇ ਮਾਪੇ ਨਹੀਂ ਜਾਂਦੇ ਉਹ ਬੋਲੇ ਹਨ ਪ੍ਰਾਣ ਨਾਥ ਨੂੰ। ਚੌਪਈ ਨੀਕੋ ਕੀਨ ਸੰਤੋਖੰਗ ਅਸਨਾ, ਮਹਾਰਾਜ ਕਹਿੰਦੇ ਪ੍ਰਾਣ ਨਾਥਾ ਅਸੀਂ ਤਾਂ ਸੰਤੋਖ ਰੂਪੀ ਸਭ ਤੋਂ ਚੰਗਾ ਭੋਜਨ ਛਕਣਾ ਕੀਤਾ ਹੋਇਆ, ਰੂਰੋ ਸਾਧ ਨਾਮ ਜਪ ਰਸਨਾ, ਜਵਾਨ ਨਾਲ ਨਾਮ ਜਪਿਆ ਏ ਬੜਾ ਸੋਹਣਾ ਚੰਗਾ ਸਵਾਦ ਲਿਆ ਹੈ। ਬਸਨ ਜਪਾਓ ਭਗਤ ਕੇ ਲੀਨੇ, ਜਿਹੜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਏ ਸੋਹਣੇ ਅਸੀਂ ਕੱਪੜੇ ਪਹਿਨ ਲਏ ਹੋਏ ਹਨ, ਨਹੀਂ ਪੁਰਾਤਨ ਨੀਤ ਨਵੀਨੇ, ਪ੍ਰੇਮਾ ਭਗਤੀ ਰੂਪੀ ਕੱਪੜੇ ਕਿਤੇ ਪੁਰਾਣੇ ਨੀ ਹੁੰਦੇ ਪਾੜਦੇ ਨੀ ਹਮੇਸ਼ਾ ਨਵੇਂ ਰਹਿੰਦੇ। ਅਤ ਸੁੰਦਰ ਸ਼ੋਭਾ ਜੁਗ ਲੋਕਾ, ਇਸ ਤਰ੍ਹਾਂ ਇਹ ਪ੍ਰੇਮਾ ਭਗਤੀ ਦੇ ਕੱਪੜੇ ਪਹਿਨਣ ਕਰਕੇ ਕਹਿੰਦੇ ਦੋਵੇਂ ਲੋਕਾਂ ਵਿੱਚ ਬੜੀ ਸੁੰਦਰ ਸ਼ੋਭਾ ਹੋ ਰਹੀ ਹੈ। ਭੂਖ ਨਗਨ ਤੇ ਸਦਾ ਅਸ਼ੋਕਾ, ਇਸੇ ਤਰ੍ਹਾਂ ਸੰਤੋਖ ਰੂਪੀ ਭੋਜਨ ਛਕਣੇ ਕਰਕੇ ਉਹ ਕਹਿੰਦੇ ਭੁੱਖੇ ਰਹਿਣ ਤੋਂ ਸਦਾ ਭੁੱਖ ਦਾ ਸ਼ੋਕ ਹੁੰਦਾ ਹੈ ਤੇ ਬੇਪਰਦ ਹੋਣ ਦਾ ਸੰਗਮ ਹੁੰਦਾ ਹੈ। ਉਹ ਜਵਾਨ ਤੋਂ ਨਾਮ ਜਪਿਆ ਹੈ ਸੰਤੋਖ ਦਾ ਭੋਜਨ ਛਕਿਆ ਪ੍ਰੇਮ ਭਗਤੀ ਦੇ ਕੱਪੜੇ ਪਹਿਨੇ, ਇਸ ਤਰ੍ਹਾਂ ਹਮੇਸ਼ਾ ਖੁਸ਼ ਪ੍ਰਸੰਨ ਭੁੱਖ ਨੰਗ ਤੋ ਰਹੇ ਤਾਂ ਪ੍ਰਾਣ ਨਾਥ ਸੁਣ ਪ੍ਰੇਮ ਉਮੰਗਾ। ਇਸ ਤਰ੍ਹਾਂ ਦੇ ਬਚਨ ਪ੍ਰਾਣ ਨਾਥ ਸੁਣੇ, ਸੁਣ ਕੇ ਇਹਦੇ ਅੰਦਰ ਪ੍ਰੇਮ ਪਿਆਰ ਉਛਲਿਆ। ਉਦ ਤਿਓ ਚਰਨ ਗਹਿਨ ਹਿਤ ਸੰਗਾ, ਪ੍ਰੇਮ ਦੇ ਨਾਲ ਗੁਰੂ ਮਹਾਰਾਜ ਦੇ ਚਰਨ ਫੜਨ ਵਾਸਤੇ ਉੱਠਿਆ ਹੈ। ਸ੍ਰੀ ਨਾਨਕ ਬਹੁ ਭਾਉ ਜ ਦੇਖਾ, ਗੁਰੂ ਮਹਾਰਾਜ ਨੇ ਜਿਸ ਵੇਲੇ ਪ੍ਰਾਣ ਨਾਥ ਦਾ ਬਹੁਤਾ ਪ੍ਰੇਮ ਪਿਆਰ ਦੇਖਿਆ ਹੈ, ਤੇਹ ਕੋ ਆਦਰ ਕੀਨ ਵਿਸੇਖਾ, ਪ੍ਰਾਣ ਨਾਥ ਦਾ ਵੀ ਵਿਸ਼ੇਸ਼ ਕਰਕੇ ਅਰ ਸਤਿਕਾਰ ਕੀਤਾ ਹੈ। ਪਗ ਲੋ ਸਿਰ ਨਹਿ ਜਾਵਨ ਦੀਨ, ਗੁਰੂ ਮਹਾਰਾਜ ਨੇ ਇਹਦਾ ਜਿਹੜਾ ਸੀਸ ਆਪਣੇ ਚਰਨਾਂ ਤੱਕ ਜਾਣ ਨਹੀਂ ਦਿੱਤਾ ਹੈ। ਕਰ ਮੈਂ ਲੈ ਅੰਕ ਭਰ ਲੀਨੋ, ਹੱਥਾਂ ਵਿੱਚ ਇਹਦਾ ਸੀਸ ਲੈ ਕੇ ਤੇ ਪ੍ਰਾਣ ਨਾਥ ਨੂੰ ਆਪਣੀ ਜੱਫੀ ਵਿੱਚ ਭਰ ਲਿਆ ਸਤਿਗੁਰੂ ਨੇ। ਦੋਹਰਾ ਮਿਲੇ ਪਰਸ ਪਰ ਹਰਖ ਕਰ, ਬਹੁਤ ਹੀ ਪ੍ਰਸੰਨ ਕਰਤਾ ਕਰਕੇ ਆਪੋ ਵਿੱਚ ਹੀ ਮੁਲੇ ਜੁਲੇ ਹਨ। ਪ੍ਰਾਣ ਨਾਥ ਕਹਿ ਬੈਨ, ਉਸ ਤੋਂ ਬਾਅਦ ਫਿਰ ਪ੍ਰਾਣ ਨਾਥ ਜਿਹੜਾ ਸਿੱਧ ਹੈ ਸਤਿਗੁਰਾਂ ਨੂੰ ਬਚਨ ਕਹਿਣ ਲੱਗਿਆ ਹੈ। ਭਇਓ ਨਿਰੰਜਨ ਕੋ ਦਰਸ, ਤੁਹਾਡੇ ਦਰਸ਼ਨ ਕਰਕੇ ਮੈਂ ਤਾਂ ਇਉਂ ਜਾਣਿਆ ਵੀ ਅਜੇ ਵਾਹਿਗੁਰੂ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਉਹਦੇ ਦਰਸ਼ਨ ਹੋਏ ਮੈਨੂੰ। ਹਮ ਹੈ ਸਰਬ ਗੁਣ ਐਨ, ਸਾਰੇ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ, ਮੈਨੂੰ ਤਾਂ ਅੱਜ ਪਰਮੇਸ਼ਰ ਦੇ ਦਰਸ਼ਨ ਹੋ ਗਏ, ਉਹ ਮੈਂ ਸਮਝਿਆ ਮਨ ਵਿੱਚ। ਚੌਪਈ ਤੁਮ ਤੋ ਬਿਦਤ ਆਪ ਕਰਤਾਰਾ, ਮਹਾਰਾਜ ਤੁਸੀਂ ਤਾਂ ਆਪ ਹੀ ਪ੍ਰਗਟ ਕਰਤਾਰ ਹੀ ਹੋ। ਕਲ ਨਰ ਤਾਰਨ ਕੋ ਤਨ ਧਾਰਾ, ਕਲਯੁਗ ਦੇ ਲੋਕ ਇਹਨਾਂ ਨੂੰ ਤਾਰਨ ਵਾਸਤੇ ਸਰੀਰ ਧਾਰਨ ਕੀਤਾ ਹੋਇਆ ਸਿਰਫ, ਜਿਨ ਤੁਮ ਕੋ ਨਹਿ ਐਸੇ ਜਾਨ, ਗੁਰੂ ਨਾਨਕ ਸਾਹਿਬ ਜਿਨ੍ਹਾਂ ਪੁਰਸ਼ਾਂ ਸਿੱਧਾ ਨਾਥਾਂ ਨੇ ਤੁਹਾਨੂੰ ਐਸੇ ਨਹੀਂ ਨਾ ਜਾਣਿਆ ਸਮਝਿਆ। ਸੋ ਜੋਗੀ ਨਹਿ ਅਤ ਅਗਿਆਨ, ਉਹ ਕਹਿੰਦੇ ਜੋਗੀ ਜੋਗੀ ਜੋਗਾ ਵਿਆਸੀ ਕੋਈ ਨੀ, ਉਹ ਤਾਂ ਬਹੁਤਾ ਮਹਾਂਮੂਰਖ ਹੀ ਹੈ, ਭੰਗਰਨਾਥ ਵਰਗਾ ਹੀ ਹੈ। ਬੰਦਾ ਹੱਥ ਹਿਰਦੇ ਅਨੁਰਾਗਾ, ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਪ੍ਰੇਮੀ ਪਿਆਰਾ ਹੋਇਆ ਹੋਇਆ ਪ੍ਰਾਣ ਨਾਲ ਹੱਥ ਜੋੜ ਰਿਹਾ ਸਤਿਗੁਰੂ ਦੇ ਅੱਗੇ। ਆਹੈ ਧਨ ਹਮਰੇ ਵੱਡ ਭਾਗਾ, ਸਾਡੇ ਤਾਂ ਬਹੁਤ ਹੀ ਤਨਤਾ ਯੁਗ ਵੱਡੇ ਭਾਗ ਹੈ, ਜੇ ਕਰ ਤੁਮਰਾ ਦਰਸ਼ਨ ਪਾਇਆ, ਤਨਤਾ ਯੁਗ ਵੱਡੇ ਭਾਗਾਂ ਕਰਕੇ ਤੁਹਾਡਾ ਮੈਨੇ ਦਰਸ਼ਨ ਪਾਇਆ। ਮੋਹ ਕੋ ਤਾਰਨ ਇਹ ਠਾਂ ਆਇਆ, ਗੁਰੂ ਨਾਨਕ ਸਾਹਿਬ ਮੈਨੂੰ ਤਾਂ ਸੰਸਾਰ ਤੋਂ ਤਾਰਨ ਵਾਸਤੇ ਤੁਸੀਂ ਇੱਥੇ ਆਏ ਹੋ। ਮੈਂ ਜੋ ਕੀਨ ਜੋਗ ਚਿਰ ਕਾਲਾ, ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਸਮੇਂ ਤੋਂ ਲੈ ਕੇ ਪ੍ਰਾਣਾ ਜਾਮ ਕੀਤਾ, ਯੋਗ ਸਾਧਨ ਕੀਤੇ ਹਨ, ਤਾਂ ਕੋ ਫਲ ਅਬ ਮਿਲਿਓ ਵਿਸਾਲਾ, ਤੁਹਾਡੇ ਦਰਸ਼ਨ ਕਰਕੇ ਬਚਨ ਸੁਣ ਕੇ ਅੱਜ ਮੈਨੂੰ ਉਹਨਾਂ ਸਾਰਿਆਂ ਦਾ ਬੜਾ ਤਕੜਾ ਫਲ ਮਿਲ ਗਿਆ ਹੈ। ਸ੍ਰੀ ਗੁਰ ਕਹੈ ਧਨ ਤੁਮ ਜੋਗੀ, ਮਹਾਰਾਜ ਕਹਿਣ ਲੱਗੇ ਵੀ ਪ੍ਰਾਣ ਨਾਥ ਤੂੰ ਵੀ ਧਨਤਾ ਨਾਥ ਜੋਗੀ ਹੈ, ਮਾਨ ਰੋਗ ਤੇ ਰਹਿਤ ਅਰੋਗੀ, ਬਾਕੀ ਤਾਂ ਮਾਨ ਨਾਲ ਕਹਿੰਦੇ ਰੋਗੀ ਹੋਏ ਪਏ ਹੈ, ਮਾਨ ਰੂਪ ਰੋਗ ਤੋਂ ਤੂੰ ਰਹਿਤ ਹੈ ਤੰਦਰੁਸਤ ਹੈ। ਦੋਹਰਾ ਦਇਆ ਨਿਰੰਜਨ ਤੋਂ ਹੈ ਪਰ, ਪ੍ਰਾਣ ਨਾਥ ਤੇਰੇ ਉੱਪਰ ਉਹ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਹੈ ਉਹਦੀ ਬੜੀ ਮਿਹਰ ਹੈ, ਸਭ ਤੇ ਅਧਿਕਾਰ ਤੇ ਕਹਿੰਦੇ ਜ਼ਿਆਦਾ ਹੈ ਬਾਕੀਆਂ ਨਾਲੋਂ। ਕਹੇ ਸੁਨੇ ਇਵ ਬੈਨ ਯੁਗ, ਦੋਹਾਂ ਨੇ ਆਪੋ ਵਿੱਚ ਹੀ ਪ੍ਰੇਮ ਸਤਿਕਾਰ ਦੇ ਬਚਨ ਕਹੇ ਹਨ ਤੇ ਸੁਣੇ ਹਨ। ਮਿਲ ਘਰ ਭੇ ਹਰ ਪ੍ਰਾਣ ਨਾਥ ਤੇ ਗੁਰੂ ਨਾਨਕ ਸਾਹਿਬ ਜੀ ਆਪੋ ਜੀ ਮਿਲ ਕੇ ਬਹੁਤ ਖੁਸ਼ ਹੋਏ। ਚੌਪਈ ਮੰਗਲ ਬੂਜਤ ਭਾਤੇ ਸਾਥ, ਉਸ ਵੇਲੇ ਜਿਹੜਾ ਮੰਗਲ ਨਾਥ ਹੈ ਇਹ ਪ੍ਰਾਣ ਨਾਥ ਦੇ ਸਾਥ ਪੁੱਛਣ ਲੱਗਿਆ ਹੈ, ਕਸਰੀ ਨਾਨਕ ਪ੍ਰਾਣੰ ਨਾਥਾ, ਪ੍ਰਾਣਾ ਨਾਥ ਦੱਸ ਗੁਰੂ ਨਾਨਕ ਸਾਹਿਬ ਜੀ ਕਿਹੋ ਜੇ ਹਨ। ਕਹਿਣ ਲੱਗਿਓ ਮੈਂ ਆਸ ਪਹਿਚਾਨ, ਪ੍ਰਾਣ ਨਾਥ ਕਹਿਣ ਲੱਗਿਆ ਵੀ ਮੰਗਲ ਨਾਥ ਮੈਂ ਇਸ ਤਰ੍ਹਾਂ ਪਛਾਣੇ ਮੰਨਿਆ ਦਰਸ ਨਿਰੰਜਨ ਕੋ ਮਨ ਮਾਨਾ, ਮਨ ਦੇ ਵਿੱਚ ਮੰਨਿਆ ਵੀ ਮੈਂ ਤਾਂ ਵਾਹਿਗੁਰੂ ਦੇ ਅੱਜ ਦਰਸ਼ਨ ਕਰ ਲਏ ਹਨ। ਪੂਰਬ ਮਿਲ ਤੁਮ ਜੈਸੇ ਕਹਾ, ਪਹਿਲਾਂ ਜਦੋਂ ਤੂੰ ਮੈਨੂੰ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਇੱਥੇ ਆਖਿਆ ਸੀ ਨਾ, ਦੱਸਿਆ ਸੀ ਪੂਰਨ ਰਾਈ ਤੈਸੋ ਆਹਾ, ਪਹਿਲੇ ਉਸ ਬਚਨ ਮੇਰਾਈ ਜਿੰਨਾ ਝੂਠ ਨਹੀਂ ਉਸੇ ਤਰ੍ਹਾਂ ਦਾ ਹੈ ਜਿਵੇਂ ਤੂੰ ਦੱਸਿਆ ਸੀ। ਪ੍ਰਾਣ ਨਾਥ ਮਿਲ ਕਰ ਜਪ ਗਏ, ਇਸ ਵੇਲੇ ਪ੍ਰਾਣਾ ਨਾਥ ਸਤਿਗੁਰਾਂ ਨਾਲ ਮਿਲ ਚੁਲ ਕੇ ਚਲਾ ਗਿਆ। ਮਰਦਾਨਾ ਤਬ ਬੋਲਤ ਪਇਓ, ਇਸ ਵੇਲੇ ਭਾਈ ਮਰਦਾਨਾ ਜੀ ਫੇਰ ਬੋਲ ਪਏ, ਇਸ ਜੋਗੀ ਕੋ ਭਲੋ ਸੁਭਾਏ, ਜਿਹੜਾ ਪ੍ਰਾਣ ਨਾਥ ਯੋਗ ਵਿਆਸੀ ਆਇਆ ਸੀ ਇਹਦਾ ਬੜਾ ਚੰਗਾ ਸੁਭਾਅ ਸੀ, ਅਤ ਕੋਮਲ ਜਿਹ ਬੈਨ ਲਾਏ, ਬਹੁਤ ਹੀ ਜਿਹੜੇ ਨਰਮ ਹੈ ਪ੍ਰੇਮ ਭਾਵ ਭਗਤੀ ਵਾਲੇ ਬਚਨ ਕਹੇ ਹਨ। ਦਰਸ ਬਿਲੋਕਤ ਹਰਖਾ ਐਸੇ, ਤੁਹਾਡੇ ਦਰਸ਼ਨ ਵੇਖ ਕੇ ਇਸ ਤਰ੍ਹਾਂ ਇਹ ਖੁਸ਼ ਹੋਇਆ ਹੈ, ਵਿਛੜਿਓ ਮੀਤ ਮਿਲਤ ਹੈ ਜੈਸੇ, ਇਸ ਤਰ੍ਹਾਂ ਬਹੁਤ ਸਮੇਂ ਤੋਂ ਵਿਛੜਿਆ ਹੋਇਆ ਜਿਹੜਾ ਮਿੱਤਰ ਉਹ ਮਿਲਦਾ ਤੇ ਖੁਸ਼ ਹੁੰਦਾ ਹੈ। ਦੋਹਰਾ ਸ੍ਰੀ ਗੁਰ ਬੋਲੇ ਜਾਸ ਪਰ, ਮਹਾਰਾਜ ਕਹਿੰਦੇ ਭਾਈ ਮਰਦਾਨਾ ਜਿਸ ਦੇ ਉੱਪਰ ਹੈ ਕਰੁਣਾ ਕਰਤਾਰ, ਵਾਹਿਗੁਰੂ ਦੀ ਕਿਰਪਾ ਹੁੰਦੀ ਬੇਅੰਤ, ਤਿਸ ਮਹਿ ਅਸ ਗੁਣ ਹੋਵਈ, ਉਹਦੇ ਵਿੱਚ ਇਹੋ ਜਿਹੇ ਚੰਗੇ ਗੁਣ ਹੁੰਦੇ ਆ, ਨਰਮ ਸੁਭਾਅ ਹੋਣਾ, ਨਿਮਰਤਾ ਹੋਣੀ, ਲਖ ਹੈ ਨਾ ਔਰ ਗਵਾਰ, ਬਾਕੀ ਹੋਰ ਜਿਹੜੇ ਬੇਸਮਝ ਲੋਕ ਆਉਣੀ ਉਹ ਜਾਣਦੇ ਹਨ। ਚੌਪਈ ਸਭ ਨਾਥਨ ਮਹਿ ਸ੍ਰੇਸ਼ਟ ਨਾਥਾ, ਕਿਵੇਂ ਮਰਦਾਨੇ ਜਿੰਨੇ ਨੌ ਨਾਥ ਹੈ ਸਾਰਿਆਂ ਵਿੱਚੋਂ ਜਿਹੜਾ ਪ੍ਰਾਣ ਨਾਥ ਹੈ ਸ੍ਰੇਸ਼ਟ ਹੈ, ਇਹ ਸਮਾਨ ਕਿਹ ਅਪਰ ਨਾ ਗਾਥਾ, ਇਹ ਪ੍ਰਾਣ ਨਾਥ ਦੇ ਬਰਾਬਰ ਕਿਸੇ ਹੋਰ ਦੀ ਗਾਥਾ ਨੀ, ਵੀ ਕਹਿ ਸੀ ਵੀ ਪ੍ਰਾਣ ਨਾਥ ਵਰਗਾ ਫਲਾਨਾ ਨਾਥ ਵੀ ਹੈਗਾ। ਗੁਰ ਸੋ ਬੂਝਤ ਭਾ ਮਰਦਾਨਾ, ਉਸ ਵੇਲੇ ਗੁਰੂ ਮਹਾਰਾਜ ਦੇ ਪਾਸੋਂ ਮਰਦਾਨਾ ਫਿਰ ਪੁੱਛਣ ਲੱਗ ਪਿਆ, ਨਾਥ ਨਾਮ ਸਭ ਕਰ ਹੋ ਬਖਾਨਾ, ਜਿਹੜੇ ਨੌ ਨਾਥ ਕਹੇ ਜਾਂਦੇ ਉਹਨਾਂ ਦੇ ਸਾਰਿਆਂ ਦੇ ਨਾਮ ਵੀ ਮੈਨੂੰ ਦੱਸ ਦਿਓ, ਜਿਤਨੇ ਜਤੀ ਕਹੋ ਤਿੰਨ ਨਾਮੋ, ਕਿ ਜਿੰਨੇ ਛੇ ਜਤੀ ਹੈ ਉਹ ਸਾਰੇ ਜਿੰਨੇ ਹੋਏ ਉਹਨਾਂ ਦੇ ਨਾਮ ਵੀ ਮੈਨੂੰ ਦੱਸਿਓ ਨਾਲ ਹੀ, ਕਿਤਨੇ ਸਿੱਧ ਭੇਦ ਸੁਖ ਧਾਮੋ, ਜਿਹੜੇ ਸਿੱਧ ਹੈ ਕਿੰਨੇ ਗਿਣਤੀ ਵਿੱਚ ਹੈ, ਇਹਨਾਂ ਦਾ ਭੇਦ ਕਿੰਨਾ ਕੁ ਹੈ ਸੁਖਾਂ ਦੇ ਘਰ ਉਹ ਵੀ ਮੈਨੂੰ ਦੱਸੋ। ਸ੍ਰੀ ਗੁਰ ਭਾਣਾ ਸਿੱਧ ਹੈ ਜੇਤੇ, ਮਹਾਰਾਜ ਕਹਿੰਦੇ ਮਰਦਾਨੇ ਜਿੰਨੇ ਆ ਸਿੱਧ ਹੈ ਨਾ, ਨਾਥ ਨਾਮ ਕਹਿਲਾਵੇ ਤੇਤੇ, ਆਪਣੇ ਨਾਮ ਨਾਲ ਕਹਿੰਦੇ ਸਾਰੇ ਨਾਥ ਹੀ ਕਹਾਉਂਦੇ, ਪ੍ਰਾਣ ਨਾਥ, ਮੰਗਲ ਨਾਥ, ਰੂਨਾਥ, ਰੂਨਾਥ, ਚਰਪਣ ਨਾਥ, ਸਾਰੇ ਜਿਵੇਂ ਅਸੀਂ ਆਪਣੇ ਅੰਮ੍ਰਿਤ ਛਕਣ ਦੇ ਨਾਲ ਸਿੰਘ ਲਾਉਂਦੇ ਹਾਂ, ਇਸ ਤਰ੍ਹਾਂ ਜਿਹੜਾ ਕੋਈ ਗੋਰਖ ਦੇ ਪੰਥ ਵਿੱਚ ਆ ਜਾਂਦਾ ਹੈ ਉਹ ਆਪਣੇ ਨਾਮ ਨਾਲ ਨਾਥ ਲਾਉਂਦਾ ਹੈ। ਇਹ ਮਹਾਰਾਜ ਕਹਿੰਦੇ ਵੀ ਇਹ ਜਿੰਨੇ ਸਿੱਧ ਹੈ ਸਾਰੇ ਆਪਣੇ ਨਾਮ ਨਾਲ ਨਾਥ ਲਾਉਂਦੇ, ਸਾਰਿਆਂ ਨੂੰ ਸਿੱਧ ਗੋਰਖ ਨਾਥ, ਗੁਰੂ ਨਾਥ, ਧੂਰਮ ਨਾਥ ਕਿਹਾ ਜਾਂਦਾ ਹੈ। ਇਨ ਮਹਿ ਨਾਉ ਜੇ ਨਾਥ ਸ਼ੁਭ ਜਾਨੂ, ਇਹ ਜਿੰਨੇ ਸਿੱਧ ਹੈ ਇਹਨਾਂ ਵਿੱਚੋਂ ਕਹਿੰਦੇ ਜਿਹੜੇ ਨੌ ਨਾਥ ਉਹ ਚੰਗੇ ਮਹਾਨ ਤੂੰ ਜਾਣ ਲੈ, ਸੋ ਮੈਂ ਤੁਝ ਸੋ ਕਰਤ ਬਖਾਨੂ, ਜਿਹੜੇ ਚੰਗੇ ਨੌ ਨਾਥ ਹੈ ਉਹ ਮੈਂ ਤੈਨੂੰ ਕਹਿੰਦੇ ਦੱਸਦਾ ਹਾਂ, ਤੂੰ ਸੁਣ ਲੈ ਧਿਆਨ ਦੇ ਕੇ। ਪ੍ਰਾਣ ਨਾਥ ਇੱਕ ਗੋਪੀ ਚੰਦ, ਸਭ ਤੋਂ ਤਾਂ ਕਹਿੰਦੇ ਮਹਾਨ ਹੈ ਪਹਿਲੇ ਨੰਬਰ ਤੇ ਪ੍ਰਾਣ ਨਾਥ, ਦੂਜਾ ਹੈ ਗੋਪੀ ਚੰਦ ਨਾਥ, ਸੁਰਤ ਨਾਥ ਜਿਨ ਜਿਨ ਨਹਿ ਜਮ ਫੰਦ, ਤੀਜਾ ਹੈ ਮਰਦਾਨਿਆ ਸੁਰਤ ਨਾਥ ਜਿਹਨੂੰ ਜਮਦਾ ਫਾਹਾ ਬਿਲਕੁਲ ਨੀ ਪੈਣਾ ਹੈ, ਦੋਹਰਾ ਗੋਰਖ ਨਾਥ ਮਛਿੰਦਰ ਪੁਨ, ਮਰਦਾਨੇ ਚੌਥਾ ਹੈ ਗੋਰਖ ਨਾਥ, ਪੰਜਵਾਂ ਮਛਿੰਦਰ, ਮੰਗਲ ਨਾਥ ਮਹਾਨ, ਜਿਹੜਾ ਇਸੇ ਤਰ੍ਹਾਂ ਪ੍ਰਾਣ ਨਾਥ ਦੇ ਵਾਂਗ ਹੀ ਜਿਹੜਾ ਮੰਗਲ ਨਾਥ ਵੀ ਮਹਾਨ ਤਕੜਾਈ ਕੀ ਹੈ? ਚਰਪਟ ਚੰਬਾ ਨਾਥ ਹੈ। ਛੇਵਾਂ ਜਿਹੜਾ ਚਰਪਟ ਨਾਥ ਹੈ, ਅੱਠਵਾਂ ਚੰਨਾ, ਸੱਤਵਾਂ ਚਰਪਟ ਨਾਥ ਹੈ, ਅੱਠਵਾਂ ਚੰਬਾ ਨਾਥ ਹੈ। ਘੁੱਗੂ ਨਾਥ ਸੁਜਾਨ, ਇਸੇ ਤਰ੍ਹਾਂ ਜਿਹੜਾ ਘੁੱਗੂ ਨਾਥ ਹੈ ਵੀ ਚੰਗਾ ਸੁਗਰ ਸੁਜਾਨ ਹੈ, ਚਤੁਰ ਹੀ ਹੈ। ਚੌਪਈ ਅਬਜੇ ਜਤੀ ਕਹੋ ਸੁਣਹੋ ਦੇ ਕੰਨ, ਮਰਦਾਨੇ ਹੁਣ ਜਿਹੜੇ ਛੇ ਜਤੀ ਹੋਏ ਆ ਉਹ ਵੀ ਸੁਣ ਲਾ ਕੰਨ ਦੇ ਕੇ ਧਿਆਨ ਦੇ ਕੇ। ਲਛਮਣ ਗੋਰਖ ਅਰ ਹਨੁਮਾਨ, ਪਹਿਲਾ ਲਛਮਣ ਜਤੀ ਹੈ, ਦੂਜਾ ਗੋਰਖਨਾਥ ਜਤੀ ਹੈ, ਤੀਜਾ ਹਨੁਮਾਨ ਜਤੀ ਕਿਹਾ ਜਾਂਦਾ ਹੈ। ਭੀਸ਼ਮ ਭੈਰੋ ਦੱਤ ਪਛਾਨੋ, ਆ ਚੌਥਾ ਭੀਸ਼ਮ, ਪੰਜਵਾਂ ਭੈਰੋ ਹੈ, ਛੇਵਾਂ ਦੱਤਾਤਰੇ। ਚੁਰਾਸੀ ਸਭ ਸਿੱਧ ਬਖਾਨੋ, ਬਾਕੀ ਹੈ ਵੀ ਚੁਰਾਸੀ ਸਿੱਧ ਹੈ, ਉਹ ਸਾਰਿਆਂ ਦੇ ਸਿੱਧਾਂ ਦੇ ਨਾਮ ਵੀ ਤੈਨੂੰ ਕਹਿ ਦਿੰਦੇ ਦੱਸ ਦਿੰਦੇ ਹੈ। ਸੂਰ ਸਿੱਧ ਲੋਹਰੀ ਪਾ ਭੰਗਰ, ਚੁਰਾਸੀ ਸਿੱਧਾਂ ਦੇ ਨਾਂ ਇਹ ਹਨ, ਇੱਕ ਦਾ ਨਾਂ ਸੂਰ ਸਿੱਧ, ਦੂਜੇ ਦਾ ਨਾਂ ਲੋਹਾਰੀ ਪਾ, ਤੀਜਾ ਹੈ ਭੰਗਰ ਸਿੱਧ। ਹਾਜੀ ਰਤਨ ਖਿੰਥੜਾ ਝੰਗਰ, ਇਸੇ ਤਰ੍ਹਾਂ ਹਾਜੀ ਰਤਨ ਸਿੰਘ ਖਿੰਥੜਾ ਸਿੱਧ, ਝੰਗਰ ਨਾਮੇ ਸਿੱਧ। ਕੇਵਲ ਕਰਨ ਜਾਲਿਕਾ ਸੰਗਰ, ਕੇਵਲ ਕਰਨ ਨਾਮ ਦਾ ਸਿੱਧ, ਜਾਲਿਕਾ ਨਾਮ ਦਾ ਸਿੱਧ, ਸੰਗਰ ਨਾਮ ਦਾ ਸਿੱਧ ਹੈ। ਸਮਰਥ ਨਿਰਤ ਬਿਮਲਕਾ ਲੰਗਰ, ਸਮਰਥ ਨਾਥ ਦਾ ਸਿੱਧ, ਨਿਰਤ ਨਾਥ ਦਾ ਨਾਮ ਦਾ ਸਿੱਧ, ਬਿਮਲਕਾ ਨਾਥ ਦਾ ਨ ਸਿੱਧ, ਲੰਗਰ ਨਾਥ ਵੀ ਸਿੱਧ ਹੈ। ਪੂਰਨ ਨਾਸਿਕ ਔਕੜ ਊਰਮ, ਪੂਰਨ ਨਾਥ ਦਾ ਨਾਮ ਦਾ ਸਿੱਧ, ਨਾਸ਼ਕ ਨਾਥ ਦਾ ਨਾਮ ਦਾ ਸਿੱਧ, ਔਗੜ ਨਾਥ ਨਾਮ ਦਾ ਸਿੱਧ ਵੀ ਹੈ, ਊਰਮ ਨਾਥ ਨਾਮ ਦਾ ਸਿੱਧ ਹੈ, ਤੇ ਪਰਸਨੀ ਨਾਥ ਨਾਮ ਦਾ ਵੀ ਸਿੱਧ ਹੈ। ਪਰਥਰ ਈਸ਼ਰ ਪਰਬਤ ਧੂਰਮ, ਈਸ਼ਰ ਨਾਥ ਨਾਮ ਦਾ ਸਿੱਧ ਹੈ, ਪਰਬਤ ਨਾਥ ਨਾਮ ਦਾ ਸਿੱਧ ਹੈ, ਇਸੇ ਤਰ੍ਹਾਂ ਧੂਰਮ ਨਾਥ ਨਾਮ ਦਾ ਵੀ ਸਿੱਧ ਹੈ। ਜਿਹਦੇ ਅੰਦਰ ਸਿੱਧੀ ਹੋਵੇ, ਸ਼ਕਤੀ ਹੋਵੇ, ਉਹਨੂੰ ਸਿੱਧ ਕਿਹਾ ਜਾਂਦਾ, ਜਿਹੜਾ ਜਿਹਦੇ ਕੋਲ ਸਿੱਧੀਆਂ ਹੋਣ, ਸ਼ਕਤੀਆਂ ਹੋਣ। ਜੋਤ ਮਗਨ ਸਿੱਧ ਸੈਨ ਹਨੀਫਾ, ਇਸ ਤਰ੍ਹਾਂ ਜੋਤ ਮਗਨ ਨਾਮ ਦਾ ਸਿੱਧ, ਸਿੱਧ ਸੈਨ ਸਿੱਧ, ਹਨੀਫਾ ਸਿੱਧ। ਰਾਏ ਐਨ ਪ੍ਰਤ ਪ੍ਰਾਨ ਕਨੀਫਾ, ਰਾਏ ਐਨ ਸਿੱਧ, ਪ੍ਰਤ ਪ੍ਰਾਨ ਸਿੱਧ, ਕਨੀਫਾ ਸਿੱਧ। ਬਿਮਲ ਜੋਤ ਸੀਤਲ ਜਲ ਗਿਰਵਰ, ਬਿਮਲ ਜੋਤ ਸਿੱਧ, ਸੀਤਲ ਜਲ ਸਿੱਧ, ਗਿਰਵਰ ਨਾਮ ਦਾ ਸਿੱਧ। ਚਤੁਰ ਬੈਨ ਮੁਕਤੀਸ਼ਰ ਗਿਰਧਰ, ਚਤੁਰ ਬੈਨ ਨਾਮ ਦਾ ਸਿੱਧ, ਮੁਕਤੀਸ਼ਰ ਸਿੱਧ, ਗਿਰਧਰ ਨਾਮ ਦਾ ਸਿੱਧ। ਸੂਰ ਐਨ ਗਿਰ ਬੋਧ ਪਲਕ ਨਿਧ, ਸੂਰ ਐਨ ਸਿੱਧ, ਗਿਰ ਬੋਧ ਸਿੱਧ, ਪਲਕ ਨਿਧ ਸਿੱਧ। ਸ਼ੰਭੂ ਮਗਨ ਮਗਨ ਧਾਰ ਕਨਕਾ ਸਿੱਧ, ਸ਼ੰਭੂ ਨਾਮ ਦਾ ਸਿੱਧ, ਮਗਨ ਧਾਰ ਨਾਮ ਦਾ ਸਿੱਧ, ਕਨਕਾ ਨਾਮ ਨਾਮੇ ਸਿੱਧ। ਕੌਣ ਗੁਆਲ ਕਲਿੰਦਰੇ ਦਰਸ਼ਨ, ਕੌਣ ਗੁਆਲ ਸਿੱਧ, ਕਲਿੰਦਰ ਸਿੱਧ, ਇਸੇ ਤਰ੍ਹਾਂ ਦਰਸ਼ਨ ਨਾਲ ਸਿੱਧ। ਚਲਨ ਜੋਤ ਤੁਲਸਾ ਗੋਵਰਧਨ, ਇਸ ਤਰ੍ਹਾਂ ਚਲਨ ਜੋਤ ਨਾਮ ਦਾ ਸਿੱਧ, ਤੁਲਸਾ ਸਿੱਧ, ਗੁਰਵਰਧਨ ਨਾਮ ਦਾ ਸਿੱਧ। ਕੇਵਲ ਕਰਮੀ ਕਲਾ ਬਿਲਾਸੀ, ਕੇਵਲ ਕਰਮੀ ਸਿੱਧ, ਕਲਾ ਬਿਲਾਸੀ ਸਿੱਧ। ਭੂਤਵੇ ਕੇਸ ਕਰਨ ਕ੍ਰਮ ਨਾਸੀ, ਭੂਤਵੇ ਨਾਮ ਦਾ ਸਿੱਧ, ਕੇਸ ਕਰਨ ਸਿੱਧ, ਕ੍ਰਮ ਨਾਸੀ ਸਿੱਧ। ਸੰਗਰ ਕ੍ਰਿਸ਼ਨ ਕੁਵਾਰ ਅਸਰ ਨਿਧ, ਸੰਗਰ ਨਾਮ ਦਾ ਸਿੱਧ, ਕ੍ਰਿਸ਼ਨ ਕੁਵਾਰ ਨਾਮ ਦਾ ਸਿੱਧ, ਅਸਰ ਨਿਧ ਸਿੱਧ। ਪਲਕਾ ਰਾਜ ਕੁਮਾਰ ਰਾਮ ਸਿੱਧ, ਪਲਕਾ ਨਾਮ ਦਾ ਸਿੱਧ, ਰਾਜਕੁਮਾਰ ਨਾਮ ਦਾ ਸਿੱਧ, ਰਾਮ ਸਿੱਧ। ਮੀਰ ਹੁਸੈਨੀ ਆਪੰਗ ਰੂਪੀ, ਮੀਰ ਹੁਸੈਨੀ ਸਿੱਧ, ਆਪੂ ਰੂਪੀ ਸਿੱਧ। ਮੀਰ ਜੰਬੀਲਾ ਕੇ ਕਲੇਸ਼ ਧੂਪੀ, ਮੀਰ ਜੰਬੀਲ ਨਾਮੇ ਸਿੱਧ, ਕਲੇਸ਼ ਧੂਪੀ ਸਿੱਧ। ਜੋਗ ਹਰੇ ਖੁਲਾਸ ਕਸ ਧੂਪੀ, ਜੋਗ ਹਰਾ ਪਲਾ ਸਿੱਧ, ਖੁਲਾਸ ਸਿੱਧ, ਕਸਤੂਪੀ ਸਿੱਧ। ਕੇਵਲ ਕਰਮੀ ਜੋਗ ਅਨੂਪੀ, ਕੇਵਲ ਕਰਮੀ ਸਿੱਧ, ਇਸੇ ਤਰ੍ਹਾਂ ਅਨੂਪੀ ਯੋਗ ਸਿੱਧ। ਮੂਲ ਮੰਤਰੀ ਕਿਦਾਰ ਇੱਕ ਰੰਗੀ, ਮੂਲ ਮੰਤਰੀ ਸਿੱਧ ਕਿਦਾਰ ਨਾਮੇ ਸਿੱਧ ਇੱਕ ਰੰਗੀ ਸਿੱਧ, ਨਾਸਿਕਾ ਸਿਲਸਿਲਾ ਤੁਰਤ ਰੰਗੀ, ਨਾਸਿਕਾ ਸਿੱਧ ਸਿਲਸਿਲਾ ਸਿੱਧ ਤੁਰਤ ਰੰਗੀ ਸਿੱਧ, ਕੇ ਲੰਕਲ ਕਰਨ ਯੋਗ ਵਿਚਿਤਰਾ, ਕਿਲੰਕਲ ਸਿੱਧ ਕਰਨ ਯੋਗ ਸਿੱਧ ਵਿਚਿਤਰਾ ਸਿੱਧ, ਈਸ਼ਰ ਪ੍ਰੰਗੀ ਯੋਗ ਪਵਿੱਤਰਾ, ਈਸ਼ਰ ਪ੍ਰੰਗੀ ਸਿੱਧ ਯੋਗ ਪਵਿੱਤਰਾ ਸਿੰਘ ਸਿੱਧ, ਸੰਭਾਲਕਾ ਬਿਹੰਗਮ ਜੋਗੀ, ਸੰਭਾਲਕਾ ਸਿੱਧ ਬਿਹੰਗਮ ਜੋਗੀ ਸਿੱਧ, ਬ੍ਰਹਮੰ ਜੋਗੀ ਬ੍ਰਹਮੰ ਭੋਗੀ, ਬ੍ਰਹਮੋ ਜੋਗੀ ਸਿੱਧ ਬ੍ਰਹਮ ਭੋਗੀ ਸਿੱਧ, ਸਰਸਵਤੀ ਬਿਸ਼ਨਪਤੀ ਗੰਧਾਰੀ, ਸਰਸਵਤੀ ਸਿੱਧ ਅਸਨ ਬਿਸ਼ਨਪਤੀ ਸਿੱਧ ਤੇ ਗੰਧਾਰੀ ਸਿੱਧ, ਵਾਸੀ ਗੁਫਾ ਬ੍ਰਹਮ ਬ੍ਰਤ ਧਾਰੀ, ਗੁਫਾ ਵਾਸੀ ਸਿੱਧ ਬ੍ਰਹਮ ਬ੍ਰਤ ਧਾਰੀ ਸਿੱਧ, ਮੁਗਲ ਯੋਗ 84 ਗਿਣੀਏ, ਮੁਗਲ ਯੋਗ ਸਿੱਧ ਇਸ ਤਰ੍ਹਾਂ ਕਹਿੰਦੇ ਸਾਰੇ 84 ਸਿੱਧਾਂ ਦੇ ਨਾਮ ਗਿਣ ਲਈਏ ਵਿਚਾਰ ਲਈਏ, ਸਰਬ ਨਾਮ ਸਿੱਧਨ ਕੇ ਜਾਣੀਏ, ਹੇ ਮਰਦਾਨੇ ਸਾਰੇ ਸਿੱਧਾਂ ਦੇ ਨਾਮ ਜਾਣ ਲਈਏ ਜੋ ਤੈਨੂੰ ਦੱਸ ਦਿੱਤੇ ਹਨ, ਮਰਦਾਨਾ ਸੁਨ ਬੂਜਤ ਪਾਤਬ, 84 ਸਿੱਧਾਂ ਦੇ 6 ਜਤੀਆਂ 9 ਨਾਥਾਂ ਦੇ ਨਾਮ ਸੁਣ ਕੇ ਮਰਦਾਨਾ ਫੇਰ ਪੁੱਛਣ ਲੱਗ ਪਿਆ, ਤੁਮ ਜੋ ਕਹੇ ਸੁਜਾਨੇ ਮੈਂ ਸਭ, ਹੇ ਗੁਰੂ ਮਹਾਰਾਜ ਜੋ ਤੁਸੀਂ 9 ਨਾਲ 6 ਜਤੀ 84 ਸਿੱਧਾਂ ਦੇ ਨਾਮ ਆਕੇ ਮੈਂ ਸਾਰੇ ਜਾਣ ਲਏ, ਇੱਕ ਸੰਦੇਹ ਨਿਵਾਰਨ ਕੀ ਜੈ, ਫੇਰ ਵੀ ਮਹਾਰਾਜ ਇੱਕ ਮੇਰੇ ਮਨ ਵਿੱਚ ਸੰਸਾਵਟ ਖੜੋਤਾ ਹੋਵੀ ਦੂਰ ਕਰ ਦਈਏ, ਪਹਰੋ ਚੱਲਣ ਗੈਲ ਪਗ ਦੀ ਜੈ, ਤੋਂ ਬਾਰ ਮਾਰਾ ਚੱਲਣ ਵਾਸਤੇ ਰਸਤੇ ਵਿੱਚ ਆਪ ਚਰਨ ਦਈਏ ਚਰਨ ਰੱਖੀਏ ਜੀ, ਦੋਹਰਾ ਭੋਗ ਨਕੀਨੋ ਨਾਰ ਸੋ, ਮਾਰਾ ਇਸਤਰੀ ਦੇ ਨਾਲ ਸੰਬੰਧ ਜਿਹੜਾ ਹੈ ਕਰਨਾ, ਐਸੇ ਲੋਕ ਅਨੇਕ, ਇਹ ਤਾਂ ਬੇਅੰਤ ਬੇਅੰਤ ਲੋਕ ਹੋਣਗੇ ਜਿਨ੍ਹਾਂ ਦੀ ਸ਼ਾਦੀ ਨਹੀਂ ਉਹਨਾਂ ਨੇ ਨਹੀਂ ਸੰਬੰਧ ਹੋਇਆ ਕੀਤਾ ਹੋਏਗਾ, ਖਸ਼ਟ ਜਤੀ ਤੁਮ ਕਿਉਂ ਕਹੇ, ਮਾਰਾ ਸਿਰਫ ਛੇ ਜਤੀ ਕਿਉਂ ਆਖੇ ਹਨ, ਮੁਝ ਸੰਸੈ ਭਾ ਏਕ, ਮੇਰੇ ਮਨ ਵਿੱਚ ਸੰਸਾ ਇੱਕ ਜ਼ਰੂਰ ਉੱਠ ਖੜੋਤਾ ਵੀ ਸਿਰਫ ਛੇ ਹੀ ਹਤੇ ਬਾਕੀ ਕਿਉਂ ਨਹੀਂ ਹੈ, ਸੁਣ ਸ੍ਰੀ ਗੁਰ ਨੇ ਬਚਨ ਉਚਾਰੇ, ਗੁਰੂ ਮਹਾਰਾਜ ਨੇ ਸੁਣ ਕੇ ਉਸ ਵੇਲੇ ਬਚਨ ਕਹੇ ਮਰਦਾਨੇ ਨੂੰ, ਨਹੀਂ ਜਤੀ ਜੋ ਤੋਹੇ ਵਿਚਾਰੇ, ਮਰਦਾਨੇ ਜਿਨ੍ਹਾਂ ਦੀ ਸ਼ਾਦੀ ਨਾ ਹੋਈ ਹੋਣ ਵੀ ਉਹ ਤੁਕਮ ਵੀ ਜਤੀ ਹੋ ਨਹੀਂ ਇਹ ਵੀ ਜਤੀ ਹੁੰਦੇ ਹਨ, ਸਰਬ ਰਖੀਕ ਬ੍ਰਿੰਦ ਦਰਵ ਜਾਵੇ, ਕਿਉਂਕਿ ਸਾਰੇ ਜਿਹੜੇ ਗਿਆਨ ਇੰਦਰੇ ਹੈ ਕਰਮ ਇੰਦਰੇ ਇਹਨਾਂ ਦੁਆਰਾ ਜਿਹੜਾ ਬਿੰਦ ਹੈ ਕਹਿੰਦੇ ਨਿਕਲ ਜਾਂਦਾ ਹੈ, ਜਤੀ ਸੋਏ ਕਿਤ ਤੇ ਨਾ ਗਵਾਵੇ, ਕਹਿੰਦੇ ਉਹ ਅਸਲੀ ਜਤੀ ਹੁੰਦਾ ਜਿਹੜਾ ਕਿਸੇ ਗਿਆਨ ਇੰਦਰੇ ਜਾਂ ਕਰਮ ਇੰਦਰੇ ਦਾ ਹੀ ਇਸ ਤਰ੍ਹਾਂ ਆਪਣਾ ਬਿੰਦ ਨਾ ਗਰਾਵੇ ਸਿੱਟੇ, ਨੈਣ ਰੂਪ ਭਿਖ ਰਹੇ ਲੁਭਾਈ, ਹਾਂ ਨੇਤਰਾਂ ਨਾਲ ਕੋਈ ਸੋਹਣਾ ਸਰੂਪ ਕਿਸੇ ਦਾ ਦੇਖ ਕੇ ਜੇ ਲਵਾਈ ਮਾਨ ਹੋ ਰਹੇ, ਤਾਂ ਹੀ ਸਮੇਂ ਨੈਣ ਦਰ ਜਾਈ, ਉਦੋਂ ਕਹਿੰਦੇ ਜਿਹੜਾ ਇਹ ਬਿੰਦ ਨੇਤਰਾਂ ਦੇ ਰਾਹੀਂ ਨਿਕਲ ਜਾਂਦਾ ਚਲਾ ਜਾਂਦਾ ਹੈ, ਤ੍ਰੇ ਰਸ ਸੁਣ ਹੈ ਜਬ ਹੈ ਦੇ ਕੰਨ, ਜਦੋਂ ਕਹਿੰਦੇ ਕੰਨ ਦੇ ਕੇ ਧਿਆਨ ਦੇ ਕੇ ਬੜੇ ਪ੍ਰੇਮ ਨਾਲ ਕਿਸੇ ਤੀ ਦੇ ਬਚਨ ਸੁਣਦਾ ਹੈ, ਚਾਹੇ ਸਰਵਨ ਦਰ ਬਿੰਦ ਲੁਭਾਨਾ, ਉਸ ਵੇਲੇ ਜਦੋਂ ਲੁਭਾਏ ਮਾਨ ਹੋ ਜਾਂਦਾ ਸੁਣਦਾ, ਉਸ ਵੇਲੇ ਕੰਨਾਂ ਦੁਆਰਾ ਇਹ ਬਿੰਦ ਚਲਿਆ ਜਾਂਦਾ ਇਸ ਦਾ, ਮੁਖ ਤੇ ਤਰਨੀ ਰਸ ਕੀ ਬਾਤ, ਮੁੱਖ ਤੋਂ ਜਦੋਂ ਕਿਸੇ ਕਹਿੰਦੇ ਤਰਨੀ ਦੀ ਧੀ ਦੀ ਪ੍ਰੇਮ ਦੀਆਂ ਗੱਲਾਂ ਬਾਤਾਂ, ਹਿਤ ਸੋ ਲਾਏ ਕਰਤ ਇਉਂ ਜਾਤਾ, ਪ੍ਰੇਮ ਲਾ ਕੇ ਕਰਦਾ ਹੈ ਉਸ ਵੇਲੇ ਕਹਿੰਦੇ ਮੁੱਖ ਰਾਹੀਂ ਚਲਾ ਜਾਂਦਾ ਇਸ ਦਾ, ਕਰ ਹੈ ਸਪਰਸ਼ ਅੰਗਨਾ ਅੰਗਾ, ਹਾਂ ਜਦੋਂ ਕਹਿੰਦੇ ਅੰਗਨਾ ਦੇ ਅੰਗਾਂ ਦੇ ਨਾਲੇ ਛੋਣਾ ਕਰਦਾ, ਤੇਹ ਬਿਦ ਜਾਵਹਿ ਬਿੰਦ ਨਿਸੰਗਾ, ਤਾਂ ਮਰਥਾਨੇ ਨਿਸ਼ਾਂਗੀ ਕਹਿੰਦੇ ਇਸ ਢੰਗ ਨਾਲ ਇਹ ਬਿੰਦ ਜਾਂਦਾ ਹੈ, ਦੋਹਰਾ ਅਸ਼ਟ ਬਿਧਨ ਕੋ ਭੋਗ ਹੈ, ਇਹ ਮਰਦਾਨੇ ਅਸਤਰਾਂ ਦਾ ਇਹ ਅਸਤਰਾਂ ਦਾ ਇਹ ਸੰਬੰਧ ਹੈ, ਤਿੰਨ ਤੇਜੋ ਵਿਪਰੀਤ, ਤਿੰਨੇ ਅੱਠਾਂ ਤੋਂ ਜਿਹੜਾ ਕਹਿੰਦੇ ਉੱਠ ਰਹਿੰਦਾ ਇਹ ਅੱਠਾਂ ਦੁਆਰਾ ਨਹੀਂ ਸੰਬੰਧ ਕਰਦਾ, ਪੂਰਨ ਜਤੀ ਸੁਜਾਨੀ ਹੈ, ਉਹਨੂੰ ਮਰਦਾਨੇ ਪੂਰਨ ਜਤੀ ਜਾਣ ਲੈਣਾ ਕਰੀ, ਲੀਨ ਕਾਮ ਤੇ ਜੀਤ, ਕਾਮ ਵਾਸ਼ਨਾ ਨੂੰ ਹਰ ਪੱਖ ਤੋਂ ਜਿੱਤ ਲਿਆ ਕੰਨਾਂ ਦੁਆਰੇ ਨੇਤਰਾਂ ਦੁਆਰੇ ਉਹ ਨਹੀਂ ਜਾਣਦਾ ਹੈ। ਚੌਪਈ ਖਸਟ ਜਤੀ ਹੈ ਔਰ ਨ ਕੋਈ। ਇਸ ਕਰਕੇ ਮਰਦਾ ਨੇ ਸਨਾਤਨ ਮਤ ਅਨੁਸਾਰ ਛੇ ਜਤੀ ਹੈ ਹੋਰ ਨਹੀਂ ਹੈ। ਸੁਣ ਕਰ ਨਿਰਸੰਸਤਾ ਹੋਈ। ਆ ਸੁਣ ਕਰਕੇ ਮਰਦਾਨੇ ਦੀ ਇਸ ਤਰ੍ਹਾਂ ਕਹਿੰਦੇ ਨਿਰਸੰਸਾ ਕੀ ਹੈ ਤਸੱਲੀ ਹੋ ਗਈ ਪੂਰੀ। ਪੁਨ ਮਰਦਾਨਾ ਬਚਨ ਅਲਾਵੇ। ਫਿਰ ਮਰਦਾਨਾ ਬਚਨ ਕਹਿਣ ਲੱਗਿਆ ਅਗਰਜ ਚੱਲੀਏ ਜੇ ਤੁਦ ਭਾਵੇ। ਮਹਾਰਾਜ ਆਪ ਜੀ ਨੂੰ ਚੰਗਾ ਲੱਗੇ ਫਿਰ ਆਪ ਅੱਗੇ ਚੱਲ ਪਈਏ। ਇਨ ਤੇ ਉੱਚੇ ਥਾਨ ਵਿਸੇਖਾ। ਇਹ ਸੁਮੇਰ ਪਰਬਤ ਤੋਂ ਹੋਰ ਵੀ ਵਿਸ਼ੇਸ਼ ਕਰਕੇ ਉੱਚੇ ਥਾਨ ਹੋਣਗੇ। ਤਿੰਨ ਕੋ ਚਾਹਿਤ ਹਾਂ ਮੈਂ ਦੇਖਾ। ਉਹਨਾਂ ਸਾਰੇ ਉੱਚੇ ਸਥਾਨਾਂ ਨੂੰ ਮੈਂ ਮਹਾਰਾਜ ਦੇਖਿਆ ਚਾਹੁੰਦਾ ਹਾਂ। ਸ੍ਰੀ ਗੁਰ ਕਹੇ ਬਿਲੰਬ ਨ ਕੋਈ। ਮਹਾਰਾਜ ਕਹਿੰਦੇ ਮਰਦਾਨੇ ਅੱਗੇ ਜਾਣ ਦੀ ਕੋਈ ਦੇਰੀ ਹੈ ਹੀ ਨਹੀਂ। ਚੱਲ ਦੇਖੋ ਦੇਖਣ ਹਿਤ ਜੋਈ। ਹਾਂ ਜਿਹੜਾ ਤੂੰ ਦੇਖਣ ਵਾਸਤੇ ਚਾਹੁੰਦਾ ਹੈ ਚੱਲ ਵੀ ਦੇਖ ਲੈ ਤੈਨੂੰ ਦਿਖਾ ਦਿੰਦੇ। ਅਸ ਕਹਿ ਕਰ ਸ੍ਰੀ ਗੁਰ ਸੁਖਕਾਰੀ। ਇਸ ਤਰ੍ਹਾਂ ਮਰਦਾਨੇ ਨੂੰ ਕਹਿ ਕੇ ਜੋ ਸੁਖਾਂ ਨੂੰ ਬਖਸ਼ਣ ਵਾਲੇ। ਗਮਨ ਹੇਤ ਪੁਨ ਕੀਨੀ ਤਿਆਰੀ। ਸਵੇਰ ਪਰ ਤੋਂ ਅੱਗੇ ਚੱਲਣ ਵਾਸਤੇ ਗੁਰੂ ਮਹਾਰਾਜ ਨੇ ਤਿਆਰੀ ਕਰ ਲਈ। ਕਬਰ ਕਸੇ ਕਰ ਲਏ। ਇੱਕ ਕਰ ਗੋਪੀ ਚੰਦ ਬਖਾਨਾ। ਗੁਰੂ ਮਹਾਰਾਜ ਨੂੰ ਚੱਲਣ ਵਾਸਤੇ ਤਿਆਰ ਹੋਇਆ ਦੇਖ ਕੇ ਗੋਪੀ ਚੰਦ ਨੇ ਕਿਹਾ ਮੰਗਲ ਨਾਥ ਸੁਨਹੋ ਦੇ ਕੰਨ। ਵੀ ਮੰਗਲ ਨਾਥ ਤੂੰ ਕੰਨ ਦੇ ਕੇ ਮੇਰਾ ਬਚਨ ਸੁਣ। ਨਾਨਕ ਤਪਾ ਚੱਲਨ ਭੇ ਤਿਆਰੂ। ਗੁਰੂ ਨਾਨਕ ਸਾਹਿਬ ਮਹਾਨ ਤਪ ਹੈ ਉਹ ਤਾਂ ਹੁਣ ਸੁਮੇਰ ਪਰਬਤ ਤੋਂ ਅੱਗੇ ਚੱਲਣ ਵਾਸਤੇ ਤਿਆਰ ਹੋ ਗਏ। ਚੱਲੋ ਆਪ ਕੀ ਜੈ ਸਤਿਕਾਰੂ। ਆਪਾਂ ਵੀ ਚੱਲੀਏ ਗੁਰੂ ਨਾਨਕ ਸਾਹਿਬ ਦਾ ਜਾਣ ਸਕੇ ਅਦੋ ਸਤਿਕਾਰ ਕਰੀਏ। ਜੇ ਤੁਮ ਕਹੇ ਰਹੇ ਇਹ ਥਾਈ। ਵੀ ਪ੍ਰਾਨ ਗੋਪੀ ਚੰਦ ਜੇ ਭਲਾ ਤੇਰੇ ਕਹਿਣ ਅਨੁਸਾਰ ਮਹਾਰਾਜ ਇੱਥੇ ਰਹਿ ਪੈਣ। ਜਾਂ ਤੇ ਨੀਕੀ ਅਪਰ ਨਕਾਈ। ਇਹਦੇ ਨਾਲੋਂ ਤਾਂ ਸਾਡੇ ਵਾਸਤੇ ਹੋਰ ਕੋਈ ਚੰਗੀ ਗੱਲ ਨਹੀਂ ਹੋਵੇਗੀ। ਜਿਨ ਕੇ ਬਚਨ ਗਿਆਨ ਮਹਿ ਭੀਨੇ। ਗੋਪੀ ਚੰਦ ਜਿਨ੍ਹਾਂ ਦੇ ਬਚਨ ਗਿਆਨ ਦੇ ਵਿੱਚ ਭਿੱਜੇ ਹੋਏ ਗਿਆਨ ਦੇ ਨਾਲ ਭਰੇ ਹੋਏ। ਹੋਏ ਸਨਾਥ ਤੇ ਸੰਗਤ ਕੀਨੇ। ਗੁਰੂ ਨਾਨਕ ਦੀ ਸੰਗਤ ਕੀਤੀਆਂ ਅਸੀਂ ਨਿਹਾਲ ਹੋਵਾਂਗੇ। ਕਹਿਤ ਪਰਸਪਰ ਬਚਨ ਬਿਲਾਸੂ। ਹਾਂ ਜਿਹੜਾ ਗੋਪੀ ਚੰਦ ਤੇ ਮੰਗਲ ਨਾਥ ਆਪੋ ਵਿੱਚ ਹੀ ਬਚਨ ਬਿਲਾਸ ਕਹਿੰਦੇ ਹੋਏ। ਚੱਲ ਆਏ ਸ੍ਰੀ ਗੁਰ ਕੇ ਪਾਸੂ। ਜਿੱਥੇ ਗੁਰੂ ਮਹਾਰਾਜ ਕਬਰ ਕਸੇ ਕਰ ਰਹੇ ਉੱਥੇ ਚੱਲ ਕੇ ਹਜੂਰੀ ਵਿੱਚ ਆ ਪਹੁੰਚੇ ਦੋਵੇਂ। ਘੁੱਗੂ ਨਾਥ ਸੁਮੰਗਲ ਨਾਥ। ਇਹਨਾਂ ਦੇ ਨਾਲ ਹੀ ਕਹਿੰਦੇ ਘੁੱਗੂ ਨਾਥ ਤੇ ਮੰਗਲ ਨਾਥ ਹੋਣੀ ਹੈ। ਪ੍ਰਾਨ ਨਾਥ ਆਵਾ ਹਿਤ ਸਾਥਾ। ਪ੍ਰੇਮ ਦੇ ਨਾਲ ਪ੍ਰਾਨ ਨਾਥ ਵੀ ਆ ਗਿਆ ਹੈ। ਭਰਥਰ ਗੋਪੀ ਚੰਦ ਸੁਜਾਨਾ। ਸ੍ਰੀ ਨਾਥ ਵੀ ਸਿਆਣਾ ਗੋਪੀ ਚੰਦ ਵੀ ਆਇਆ ਹੈ। ਬੈਠ ਸਮੀਪਹ ਪ੍ਰੇਮ ਮਹਾਨਾ। ਬਹੁਤ ਹੀ ਪ੍ਰੇਮ ਕਰਕੇ ਮਹਾਰਾਜ ਦੇ ਕੋਟ ਬੈਠ ਗਏ। ਹੱਥ ਬੰਦ ਕੈ ਬਚਨ ਲਾਏ। ਇਹ ਸਾਰਿਆਂ ਸਿੱਧਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬਚਨ ਕਹੇ। ਰਹੋ ਇਹਾਂ ਕਿਉਂ ਤਪਾ ਸਿਧਾਏ। ਇੱਥੇ ਹੀ ਸਵੇਰ ਪਰਬਤ ਤੇ ਟਿਕਰੋ ਟਿਕੇ ਰਹੋ ਕਿਉਂ ਤਪਾ ਜੀ ਤੁਸੀਂ ਚਲੇ ਜਾ ਰਹੇ ਹੋ। ਸਿੱਧ ਮੰਡਲੀ ਕਰ ਹੁਸਨਾਥਾ। ਸਿੱਧਾਂ ਦੀ ਮੰਡਲੀ ਹੈ ਸਭਾ ਹੈ ਮਹਾਰਾਜ ਨੂੰ ਇੱਥੇ ਰਹਿ ਕੇ ਨਿਹਾਲ ਕਰੋ। ਵੈਸੇ ਕਰ ਹੋ ਨਿਰੰਜਨ ਗਾਥਾ। ਸਿੱਧਾਂ ਨਾਥਾਂ ਨਾਲ ਬੈਠ ਕੇ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਕਰੋ। ਦੋਹਰਾ ਨਹ ਤੁਮਕੋ ਜੰਜਾਰ ਕਛ। ਮਹਾਰਾਜ ਤੁਹਾਨੂੰ ਤਾਂ ਕਿਹੜਾ ਕੋਈ ਜੰਜਾਲ ਹੈ ਕੋਈ ਤੁਸੀਂ ਕਿਸੇ ਪਾਸੇ ਫਸੇ ਹੋਏ ਹੋ। ਰਹੇ ਹੋ ਨ ਕੋ ਕਾਜ। ਤਾਂ ਕੋਈ ਦੁਨਿਆਵੀ ਕੰਮ ਤਾਂ ਕਿਸੇ ਨਾਲ ਕਿਹਾ ਨੀ ਸੁਤੰਤਰ ਯਾਦ ਹੋ। ਦਰਸ਼ਨ ਦੀਜੈ ਲੀਜੀਏ। ਕਰਕੇ ਮਹਾਰਾਜ ਸਾਨੂੰ ਸਾਰਿਆਂ ਨੂੰ ਦਰਸ਼ਨ ਦਈਏ। ਹੋਰ ਜਿਹੜੇ ਕੋਈ ਸਾਧੂ ਇੱਥੇ ਹੈਗੇ ਉਹਨਾਂ ਦੇ ਦਰਸ਼ਨ ਕਰ ਵੀ ਲਈਏ। ਰਹੋ ਸੁਮੇਰ ਵਿਰਾਜ। ਇਸ ਕਰਕੇ ਸਾਡੀ ਤਾਂ ਬੇਨਤੀ ਹੈ ਵੀ ਇੱਥੇ ਸੁਮੇਰ ਪਰਬਤ ਵੀ ਵਿਰਾਜਮਾਨ ਹੋ ਰਹੇ ਇੱਥੇ ਟਿਕੇ ਰਹੀਏ। ਚੌਪਈ ਸ੍ਰੀ ਨਾਨਕ ਸੁਨ ਬੈਨ ਉਚਾਰਾ। ਇਹ ਸਾਰੇ ਸਿਧਾਂਤ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ। ਔਰ ਨਹੀਂ ਕੋ ਹਮੈ ਜੰਜਾਰ, ਵੀ ਸਿੱਧਾ ਹੋਰ ਤਾਂ ਸਾਨੂੰ ਕੋਈ ਜੰਜਾਲ ਹੈ ਨਹੀਂ ਹੈ। ਦਰਸ਼ਨ ਸੰਤਨ ਕੋ ਹਿਤ ਮੇਰੇ, ਜਿਹੜੇ ਸਾਡੇ ਹਿਰਦੇ ਵਿੱਚ ਵੀ ਸਾਧੂ ਸੰਤਾਂ ਦੇ ਦਰਸ਼ਨ ਕਰਨੇ ਆ, ਦਰਸ਼ਨ ਕਰਨ ਦਾ ਸਾਡੇ ਹਿਰਦੇ ਵਿੱਚ ਪ੍ਰੇਮ ਹੈਗਾ। ਜਿਨ ਸੰਗਤ ਮਹਿ ਸਭ ਸੁਖ ਹੇਰੇ, ਸੰਤਾਂ ਦੀ ਸੰਗਤ ਵਿੱਚ ਸਾਰੇ ਸੁਖ ਵੇਖੇ ਜਾਂਦੇ ਹਨ। ਆਸਨ ਬੈਸਨ ਹਮ ਤੇ ਛੂਟਾ, ਕਰਕੇ ਇੱਕੋ ਆਸਣ ਤੇ ਬੈਠੇ ਰਹਿਣਾ ਵੀ ਇਹ ਸਾਥੋਂ ਛੁੱਟ ਗਿਆ ਹੋਇਆ। ਸਤਿਗੁਰ ਪਰਸਤ ਬੰਧਨ ਟੂਟਾ, ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੇ ਚਰਨ ਪਰਸ ਕੇ ਮੂਲ ਮੰਤਰ ਲੈ ਕੇ ਬੰਧਨ ਟੁੱਟ ਗਏ ਹੋਏ। ਨਿਰੰਕਾਰ ਪਰ ਡੀਠ ਹਮਾਰੀ, ਸਾਡਾ ਜਿਹੜਾ ਸਤਿਗੁਰੂ ਅਕਾਲ ਪੁਰਖ ਨਿਰੰਜਨ ਸ਼ਬਦ ਰੂਪ ਉਹਦੇ ਉੱਪਰ ਹੀ ਨਿਗਾਹ ਟਿਕੀ ਹੋਈ। ਛੂਟ ਗਈ ਸਭ ਆਪਣੀ ਧਾਰੀ, ਹੋਰ ਜਿਹੜੀ ਆਪਣਾ ਆਪ ਜੀ ਹਮੈ ਜੀ ਧਾਰੀ ਹੋਈ ਉਹ ਸਭ ਛੁੱਟ ਗਈ, ਖਤਮ ਹੋ ਗਈ ਹੋਈ। ਨਹੀਂ ਦ੍ਰਿਸ਼ਟ ਜਾਵਹਿ ਕਿਤ ਅੰਨ, ਇਹ ਸਿੱਧਾ ਹੋਰ ਪਾਸੇ ਤਾਂ ਹੁਣ ਨਿਗਾਹ ਕਿਤੇ ਜਾਂਦੀ ਨੀ ਸਾਡੀ। ਅਟਕੀ ਸ੍ਰੀ ਕਰਤਾਰ ਸਥਾਨ, ਜਿਹੜਾ ਕਰਤਾਰ ਵਾਹਿਗੁਰੂ ਦਾ ਸਥਾਨ ਸੱਚਗਾਂ ਉੱਤੇ ਬਿਰਤੀ ਵੱਲ ਲੱਗੀ ਹੋਈ ਨਿਗਾਹ ਟਿਕੀ ਹੋਈ ਹੈ। ਤੇਹ ਪੱਗ ਲੱਗਿਓ ਪ੍ਰੇਮ ਮਨ ਮੇਰੇ, ਉਸਦਾ ਜਿਹੜਾ ਚਰਨਾ ਕਮਲਾਂ ਦਾ ਪ੍ਰੇਮ ਮੇਰੇ ਮਨ ਵਿੱਚ ਲੱਗਿਆ ਹੋਇਆ। ਸ਼ਾਂਤ ਨ ਆਵਤ ਤਿੰਨ ਬਿਨ ਹੇਰੇ, ਵਾਹਿਗੁਰੂ ਦੇ ਚਰਨਾਂ ਨੂੰ ਵੇਖੇ ਤੋਂ ਬਗੈਰ ਸਾਡੇ ਮਨ ਨੂੰ ਸ਼ਾਂਤ ਨਹੀਂ ਆ ਰਹੀ ਹੈ। ਦੋਹਰਾ ਬੋਲਿਓ ਮੰਗਲ ਨਾਥ, ਤਬ ਸਵੇਰੇ ਜਿਹੜਾ ਮੰਗਣ ਨਾਥ ਸ੍ਰੀ ਅੱਖ ਖੁੱਲੀ ਸੀ ਇਹ ਬੋਲਿਆ ਤਦੋਂ ਰਾਵ ਰਹੀ ਕਰਤਾਰ, ਦੁਬਾਰਾ ਕਰਤਾਰ ਕੋਈ ਹੋਰ ਹੋਣਾ, ਰੱਬ ਕੋਈ ਹੋਣਾ, ਤੁਸੀਂ ਆਪ ਹੀ ਪਰਮੇਸ਼ਰ ਹੋ। ਤੁਮਰੋ ਦਰਸ ਦੁਲੰਬ ਹੈ, ਤੁਹਾਡਾ ਮਾੜਾ ਜਿਹੜਾ ਦਰਸ਼ਨ ਹੈ ਤਾਂ ਬਹੁਤ ਦੁਲੰਬ ਹੈ। ਹਮਿਓ ਕਰਤ ਉਚਾਰ, ਇਸ ਤਰ੍ਹਾਂ ਆਪੋ ਵਿੱਚ ਹੀ ਕਹਿੰਦੇ ਵੀ ਮਹਾਰਾਜ ਦੇ ਜਿੰਨੇ ਦਰਸ਼ਨ ਕਰ ਲਈਏ ਦੁਰਲੱਭ ਹੀ ਹੈ। ਚੌਪਈ ਤੁਮ ਸਮੀਪ ਜੋ ਬੀਤਾ ਹੈ ਕਾਲਾ, ਗੁਰੂ ਨਾਨਕ ਸਾਹਿਬ ਪਰਮੇਸ਼ਰ ਤੁਹਾਡੇ ਕੋਲ ਬੈਠ ਕੇ ਜਿਹੜਾ ਸਮਾਂ ਬੀਤੇਗਾ, ਸੋ ਹਮ ਜਾਣਾ ਹੈ ਸਫਲ ਵਿਸਾਲਾ, ਉਸ ਸਮੇਂ ਨੂੰ ਅਸੀਂ ਜਾਣਾਂਗੇ ਵੀ ਇਹ ਸਮਾਂ ਬਹੁਤ ਤਕੜਾ ਸਫਲ ਹੋਇਆ ਹੈ। ਕਰੁਣਾ ਕਰ ਕੁਛ ਕਾਲ ਰਹੀ ਜੈ, ਸਾਡੇ ਤੇ ਕਿਰਪਾ ਕਰੇ, ਕੁਝ ਨਾ ਕੁਝ ਸਮਾਂ ਤਾਂ ਹੋਰ ਇੱਥੇ ਰਹਿ ਪਈ ਹੈ। ਹੁਣ ਜਾਵਨ ਕੀ ਇੱਛਾ ਕੀ ਜੈ, ਤੁਹਾਰਾ ਜਾਣ ਦੀ ਇੱਛਾ ਕਰ ਲਈਏ ਜੀ। ਸੁਣ ਸ੍ਰੀ ਨਾਨਕ ਬਚਨ ਉਚਾਰੇ, ਮਹਾਰਾਜ ਨੇ ਸੁਣ ਕੇ ਉਸ ਵੇਲੇ ਸਿੱਧਾਂ ਨੂੰ ਬਚਨ ਕਹੇ, ਤੁਮ ਸਭ ਮੇਰੇ ਪ੍ਰਾਨਨ ਪਿਆਰੇ, ਕਹਿੰਦੇ ਵੀ ਤੁਸੀਂ ਜਿੰਨੇ ਸਿੱਧ ਹੋ ਸਾਡੇ ਪ੍ਰਾਣਾਂ ਦੇ ਪਿਆਰੇ ਹੋ। ਹੋਏ ਮੇਲ ਪੁੰਨ ਕੇ ਤਿਕ ਕਾਲਾ, ਕੁਝ ਕੁ ਹੋਏ ਤਾਂ ਫੇਰ ਵੀ ਆਪੋ ਵਿੱਚ ਹੀ ਆਪਣਾ ਮੇਲ ਜੋਲ ਹੋ ਹੀ ਜਾਵੇਗਾ। ਅਬ ਜਾਵਨ ਕੋ ਕਾਜ ਵਿਸਾਲਾ, ਵੀ ਅੱਗੇ ਜਾਣ ਦਾ ਸਾਡਾ ਮਹਾਨ ਕੰਮ ਹੈਗਾ, ਜ਼ਰੂਰੀ ਜਾਣਾ ਹੀ ਪੈਣਾ ਸਾਨੂੰ। ਕਰਹੋ ਦਇਆ ਆਇਸ ਅਬ ਦੀਜੈ, ਸਾਰੇ ਸਿਰ ਸਾਡੇ ਤੇ ਦਇਆ ਦੀ ਨਿਗਾਹ ਕਰੋ, ਸਾਨੂੰ ਜਾਣ ਦੀ ਇਜਾਜ਼ਤ ਦੇ ਦਿਓ। ਹਾਂ ਗਮਨੋ ਨਿਜ ਖੁਸ਼ੀ ਸੁਖੀ ਜੈ, ਸਾਰੇ ਆਪਣੇ ਸਾਡੇ ਉੱਪਰ ਖੁਸ਼ੀਆਂ ਕਰੋ, ਜਿਸ ਕਰਕੇ ਅਸੀਂ ਅੱਗੇ ਚਲੇ ਜਾਈਏ। ਮੰਗਲ ਆਦਿ ਸਰਬ ਸਿੱਧ ਭਾਖ ਹੈ, ਮੰਗਲ ਨਾਥ ਪ੍ਰਾਣ ਨਾਥ ਸਾਰੇ ਸਾਰੇ ਸਿੱਧ ਕਹਿਣ ਲੱਗੇ, ਦੇਖੋ ਤਪਾ ਜਹਾਂ ਤੁਮ ਕੰਖ ਹੈ, ਗੁਰੂ ਨਾਨਕ ਸਾਹਿਬ ਤਪਾ ਜਿੱਥੇ ਤੁਹਾਡੀ ਇੱਛਾ ਹੈ ਜਾ ਕੇ ਦੇਖੋ, ਸੁਤੰਤਰ ਹੋ ਆਪ ਜੀ। ਦੋਹਰਾ ਖੁਸ਼ੀ ਨਿਰੰਜਨ ਕੀ ਸਦਾ, ਮਹਾਰਾਜ ਤੁਹਾਡੇ ਤਾਂ ਪਰਮੇਸ਼ਰ ਦੀ ਹਮੇਸ਼ਾ ਖੁਸ਼ੀ ਹੈ। ਖੇਲੋ ਜਿੱਤ ਹੋਏ ਚਾਹੇ, ਜਿੱਥੇ ਤੁਹਾਡੀ ਚਾਹਨਾ ਉੱਤੇ ਮਹਾਰਾਜ ਖੇਲੋ ਵਿਚਰੋ, ਸਭ ਤੁਮਰੇ ਅਸਥਾਨ ਹੈ, ਕੀ ਮਹਾਰਾਜ ਤੁਸੀਂ ਪਰਮੇਸ਼ਰ ਰੂਪ ਹੋ, ਸਾਰੇ ਸਨ ਤੁਹਾਡੇ ਹੀ ਹੈ, ਦੂਸਰ ਦੀਸਤ ਨਾਹੀ, ਸਾਨੂੰ ਤਾਂ ਕੋਈ ਹੋਰ ਦੂਸਰਾ ਦਿੰਦਾ ਨੀ, ਵੀ ਇਹਨਾਂ ਸਥਾਨਾਂ ਦਾ ਕੋਈ ਹੋਰ ਮਾਲਕ ਹੋ। ਚੌਪਈ ਠਾਂਡੇ ਹੋਏ ਕਰ ਪੰਕਜ ਬਦਨਾ, ਇਸ ਤਰ੍ਹਾਂ ਗੁਰੂ ਮਹਾਰਾਜ ਜਿਨ੍ਹਾਂ ਦੇ ਕੌਲ ਵਰਗੇ ਨੇਤਰ ਹੈ ਉਹ ਖੜੇ ਹੋ ਗਏ। ਵਿਦਾ ਹੋਣ ਲਾਗੇ ਸੁਖ ਸਦਨਾ, ਜੋ ਸੁਖਾਂ ਦੇ ਘਰ ਹੈ ਸਿੱਧਾ ਨਾਥਾਂ ਕੋਲੋਂ ਵਿਦਾਉਗੀ, ਵਿਦਾ ਹੋਣ ਲੱਗੇ ਚੱਲਣ ਲੱਗੇ। ਮਿਲ ਸਭ ਸੋ ਆਦੇਸ਼ ਅਲਾਈ, ਸਾਰਿਆਂ ਸਿੱਧਾਂ ਨਾਲ ਮਿਲ ਜੁਲ ਕੇ ਆਦੇਸ਼ ਹੋਵੇ, ਆਦੇਸ਼ ਹੋਵੇ ਓ ਕਿਹਾ ਹੈ। ਕਰ ਹੈ ਪ੍ਰੇਮ ਹਿਰਦਾ ਜਗ ਰਾਈ, ਜਗਤ ਦੇ ਰਾਜੇ ਸਤਿਗੁਰੂ ਦੇ ਨਾਲ ਸਾਰੇ ਹਿਰਦੇ ਦਾ ਪ੍ਰੇਮ ਕਰ ਰਹੇ, ਮਹਾਰਾਜ ਸਾਰਿਆਂ ਦੇ ਨਾਲ ਪ੍ਰੇਮ ਹਿਰਦੇ ਨਾਲ ਕਰ ਰਹੇ। ਮੰਗਲ ਪ੍ਰਾਣ ਨਾਥ ਲੋਹਰੀ ਪਾ, ਜਿਹੜਾ ਮੰਗਲ ਨਾਥ ਹੈ, ਪ੍ਰਾਣ ਨਾਥ ਹੈ, ਤੂੰ ਲੋਹਾਰੀ ਪਾ ਹੈ। ਚੱਲ ਕਰ ਆਏ ਸਰਬ ਸਮੀਪਾ, ਵਿਦਿਆ ਸਮੇਂ ਚੱਲ ਕੇ ਸਾਰੇ ਹਜੂਰੀ ਵਿੱਚ ਆਏ। ਗੋਪੀ ਚੰਦ ਆਦ ਹੈ ਜੇਤੇ, ਗੋਪੀ ਚੰਦ ਤੋਂ ਆ ਲੈ ਕੇ ਹੋਰ ਜਿੰਨੇ ਵੀ ਹਨ, ਮਿਲ ਕਰ ਹਰਖੇ ਜੇ ਗੁਰ ਬੇਤੇ, ਗੁਰੂ ਮਹਾਰਾਜ ਦੇ ਚੰਗੀ ਤਰ੍ਹਾਂ ਜਾਣੂ ਸਨ, ਪਛਾਣਨ ਵਾਲੇ ਸੀ ਵੀ ਪਰਮੇਸ਼ਰ, ਮਿਲ ਕੇ ਬਹੁਤ ਖੁਸ਼ ਹੋਏ। ਦੇਖ ਹੈ ਚੰਦਰ ਬਦਨ ਕੀ ਓਰਾ, ਗੁਰੂ ਮਹਾਰਾਜ ਦਾ ਜਿਹੜਾ ਚੰਦਰਮਾ ਵਰਗਾ ਮੁਖ ਉਹਦੀ ਤਰਫੇ ਦੇਖ ਤੱਕੀ ਜਾਂਦੇ, ਸਭਨਾ ਲੋਚਨ ਕੀਨ ਚਕੋਰਾ, ਮਹਾਰਾਜ ਜਾ ਰਿਹਾ, ਸਾਰਿਆਂ ਨੇ ਆਪਣੇ ਨੇਤਰਾਂ ਨੂੰ ਚਕੋਰਾ ਵਾਂਗੂ ਜੋੜ ਦਿੱਤਾ। ਬੰਦਨ ਕਰ ਹੈ ਚਰਨ ਅਰਬਿੰਦਾ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕਰ ਰਹੇ। ਮਨ ਆਪਣੇ ਜਿਨ ਕੀਨ ਮਲਿੰਦਾ, ਜਿਨ੍ਹਾਂ ਨੇ ਆਪੋ ਆਪਣੇ ਮਨਾਂ ਨੂੰ ਸਤਿਗੁਰੂ ਦੇ ਚਰਨਾਂ ਦਾ ਭੋਰਾ ਬਣਵਾਉਣਾ ਕੀਤਾ ਹੋਇਆ। ਸਾਦਰ ਕੇ ਬਚ ਸੁਣੇ ਸੁਣਾਏ, ਬੜੇ ਸਤਿਕਾਰ ਦੇ ਬਚਨ ਮਹਾਰਾਜ ਤੋਂ ਸੁਣੇ ਹੈ ਤੇ ਸਤਿਕਾਰ ਨਾਲ ਹੀ ਆਪਣੇ ਬਚਨ ਸੁਣਾਏ। ਅਗਰਜ ਸੰਗ ਚੱਲੇ ਪਹੁੰਚਾਏ, ਮਹਾਰਾਜ ਦੇ ਨਾਲ ਕੁਝ ਅੱਗੇ ਚੱਲੇ ਹੈ ਤੇ ਇਸ ਤਰ੍ਹਾਂ ਪਹੁੰਚਾਇਆ, ਜਾਣੀ ਦੂਰ ਤੱਕ ਜਾ ਗਏ ਨਾਲ। ਕਰਤ ਪ੍ਰੇਮ ਸਭ ਸਿੱਧ ਹਟਾਏ, ਇਸ ਤਰ੍ਹਾਂ ਪ੍ਰੇਮ ਕਰ ਰਹੇ ਹੈ ਤੇ ਮਹਾਰਾਜ ਵੀ ਪ੍ਰੇਮ ਕਰ ਰਹੇ ਹੈ, ਸਾਰਿਆਂ ਨੂੰ ਇਸ ਤਰ੍ਹਾਂ ਪ੍ਰੇਮ ਪਿਆਰ ਕਰਦਿਆਂ ਹੋਇਆਂ ਸਿੱਧਾ ਨਾਥਾਂ ਨੂੰ ਪਿੱਛੇ ਹਟਾਇਆ ਮੋੜਿਆ ਹੈ। ਆਗੇ ਪੁੰਨ ਸ੍ਰੀ ਗੁਰੂ ਸਿਧਾਏ, ਫਿਰ ਜਿਹੜਾ ਸਵੇਰ ਪਰਬਤ ਹੈ ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੱਲ ਪਏ, ਜਿਸ ਤਰ੍ਹਾਂ ਅੱਗੇ ਆਪ ਜੀ ਜਿਹੜਾ ਕਾਕ ਪਸੰਡ ਰਿਖੀ ਹੈ ਉਹਦੇ ਕੋਲ ਗਏ, ਉਹਦੇ ਨਾਲ ਬਚਨ ਵਿਲਾਸ ਹੋਏ, ਇਸੇ ਤਰ੍ਹਾਂ ਜਿਸ ਦੱਤਾਤਰੇ ਨੇ 24 ਗੁਰੂ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਉਹਦੇ ਜਿੱਥੇ ਉਹ ਰਹਿ ਰਿਹਾ ਆਪਣੇ ਸਿੱਖ ਸੇਵਕਾਂ ਸਹਿਤ ਤਪੱਸ਼ੀਆਂ ਸਹਿਤ ਉਸਦੇ ਪਾਸ ਪਹੁੰਚੇ, ਇਸੇ ਤਰ੍ਹਾਂ ਪ੍ਰਹਿਲਾਦਪੁਰੀ ਵਿੱਚ, ਧਰੂਪੁਰੀ ਵਿੱਚ ਵੀ ਪਹੁੰਚੇ, ਹੋਰ ਜਿਹੜੇ ਕੋਈ ਉੱਪਰੇ ਪਹਾੜਾਂ ਉੱਪਰ ਪੂਰੀਆਂ ਹੈਗੀਆਂ ਨੰਬਰਵਾਰ, ਜਿਵੇਂ ਮਹਾਰਾਜ ਉਸ ਸਥਾਨਾਂ 'ਤੇ ਗਏ, ਉਹ ਸਾਰੇ ਪ੍ਰਸੰਗ ਲੜੀਵਾਰ ਵਿੱਚ ਆਉਣਗੇ। ਉਹ ਇਸੇ ਤਰ੍ਹਾਂ ਆਪਣਾ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਨੇੜੇ ਹੀ ਆਇਆ ਹੋਇਆ ਹੈ, ਅੱਜ ਇੱਥੇ ਸਮਾਪਤੀ ਹੈ, ਕੱਲ੍ਹ ਨੂੰ ਮਾਘ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਦਿਹਾੜਾ ਹੈ, ਜੋ 40 ਮੁਕਤੀਆਂ ਦੀ ਯਾਦ ਦੇ ਵਿੱਚ ਗੁਰੂ ਕੀਆਂ ਸਿੱਖ ਸੰਗਤਾਂ ਸਮੁੱਚਾ ਖਾਲਸਾ ਪੰਥ ਵਿਸ਼ੇਸ਼ ਕਰਕੇ ਸ੍ਰੀ ਮੁਕਤਸਰ ਸਾਹਿਬ ਵਿਖੇ, ਬਾਕੀ ਜਿੱਥੇ ਜਿੱਥੇ ਕੋਈ ਮਾਈ ਭਾਈ ਰਹਿ ਰਿਹਾ, ਕੋਈ ਨਗਰਾਂ ਵਿੱਚ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਵੀ ਧਰਮ ਸਥਾਨ ਬਣੇ ਹੈ, ਉੱਥੇ ਉੱਥੇ ਹੀ ਉਹ ਗੁਰੂ ਕੇ ਸਿੰਘ ਸਿੱਖ ਸੰਗਤਾਂ ਉਹ 40 ਮੁਕਤੀਆਂ ਦੀ ਯਾਦ ਵਿੱਚ ਜਿਹੜਾ ਦਿਹਾੜਾ ਹੈ, ਗੁਰੂ ਮਹਾਰਾਜ ਦੇ ਇਤਿਹਾਸ ਪੜ੍ਹ ਕੇ, ਕੀਰਤਨ ਕਰਕੇ, ਬਾਣੀ ਦੇ ਭੋਗ ਪਾ ਕੇ ਮਨਾਉਂਦਾ ਹੈ, ਉਹ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਜਾਣ ਕੇ ਇਸੇ ਤਰ੍ਹਾਂ ਉਹ 40 ਮੁਕਤੀਆਂ ਦੀ ਯਾਦ ਵਿੱਚ ਹੀ ਇਸ ਸਥਾਨ 'ਤੇ ਵੀ ਇਹ ਦਿਹਾੜਾ ਮਨਾਇਆ ਜਾਏਗਾ। ਕੱਲ੍ਹ ਨੂੰ ਆਪਾਂ ਇਸੇ ਤਰ੍ਹਾਂ ਫਿਰ ਸੰਗਤ ਰੂਪ ਵੀ ਜੁੜ ਕੇ ਇਹ ਜਿਹੜਾ ਇਤਿਹਾਸ, ਇਸ ਤੋਂ ਪੜ੍ਹਨ ਤੋਂ ਬਗੈਰ 40 ਮੁਕਤੀਆਂ ਦਾ ਇਤਿਹਾਸ ਪੜ੍ਹਾ ਸੁਣਾਂਗੇ। ਇਸੇ ਤਰ੍ਹਾਂ ਮਾਘ ਦੇ ਮਹੀਨੇ ਦੁਆਰਾ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਉਹ 12 ਮਹਾਂਬਾਣ ਬਾਣੀ ਵਿੱਚੋਂ ਵਿਚਾਰ ਕਰਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਜਿੱਥੇ ਸਮਾਪਤੀ ਹੈ ਜੀ। ਸਾਦਰ ਕੇ ਬਚ ਸੁਣੇ ਸੁਣਾਏ, ਅਗਰਜ ਸੰਗ ਚੱਲੇ ਪਹੁੰਚਾਏ, ਕਰਤ ਪ੍ਰੇਮ ਸਭ ਸਿੱਧ ਹਟਾਏ, ਆਗੇ ਪੁੰਨ ਸ੍ਰੀ ਗੁਰੂ ਸਿਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਛੁਤ ਹੇ ਪਰਬ੍ਰਹਮ ਅਵਨਾਸੀ ਅਗਨਾਸ਼। ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਸੰਗੀ ਹੇ ਨਿਰੰਗ ਹੇ ਨਿਰਗੁਣ ਸਵਟ ਹੇ ਗੋਬਿੰਦ ਹੇ ਗੁਣ ਨਿਧ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਕਹਿਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ ਹੇ ਠਾਕਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਰਾਮਦਾਨ ਰੱਖੋ ਹੀ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ